ਸਾਹਿਬ ਜੀਓ ਸ੍ਰੀ ਮੁਖ ਵਾਕ ਸੂਹੀ ਮਹੱਲਾ ਪਹਿਲਾ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨਾ ਡੰਡੈ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੁੰਡ ਮੁੰਡਾਇਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਿਸੰਤਰ ਭਵਿਐ ਜੋਗ ਨਾ ਤੀਰਥ ਨਾਈਐ ਅੰਜਨ ਮਾਹ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਸਤਿਗੁਰ ਭੇਟੇ ਤਾ ਸਹਸਾ ਟੂਟੇ ਧਾਵਤ ਵਰਜ ਰਹਾਈਐ ਨਿਜਰ ਚਰੈ ਸਹਿਜ ਧੁਨ ਲਾਗੈ ਘਰ ਹੀ ਪਰਚਾ ਪਾਈਐ ਅੰਜਨ ਮਾਹ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਨਾਨਕ ਜੀਵ ਧਿਆ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਜਹੋ ਸਿੰਘੀ ਵਾਜੈ ਤੋ ਨਿਰਭਉ ਪਦ ਪਾਈਐ ਅੰਜਨ ਮਾਹ ਨਿਰੰਜਨ ਰਹੀਐ ਜੋਗ ਜੁਗਤ ਤੋ ਪਾਈਐ ਸ੍ਰੀ ਮੁਖ ਵਾਕ ਸੂਹੀ ਮਹੱਲਾ ਪਹਿਲਾ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨਾ ਡੰਡੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਕੱਲ੍ਹ ਅੰਮ੍ਰਿਤ ਵੇਲੇ ਤੋਂ ਆਪਾਂ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਪੜ੍ਹਨਾ ਪ੍ਰਾਰੰਭ ਕੀਤਾ ਹੈ, ਜਿਸ ਦੇ ਵਿਚਕਾਰ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਹਮੇਸ਼ਾ ਦਾ ਜਿਹੜਾ ਕਰਤੱਵ ਹੈ ਉਹਨੂੰ ਖੋਲ੍ਹ ਖੋਲ੍ਹ ਕੇ ਬਿਆਨ ਕੀਤਾ ਹੈ ਕਿ ਆਪ ਜੀ ਇੱਕ ਪਹਿਰ ਰਾਤ ਰਹਿੰਦਿਆਂ ਹੋਇਆਂ ਉਹ ਜਾਗ ਪੈਂਦੇ ਨੇ। ਫਿਰ ਪਵਿੱਤਰਤਾ ਪਵਿੱਤਰ ਹੋਣ ਵਾਸਤੇ ਬਾਹਰ ਮੈਦਾਨ ਦੀ ਕਿਰਿਆ ਕਰ ਲੈਂਦੇ, ਫਿਰ ਤਾਤਣ ਕਰਦੇ ਨੇ, ਠੰਡੇ ਜਲ ਦੇ ਨਾਲ ਇਸ਼ਨਾਨ ਕਰ ਲੈਂਦੇ, ਵਸਤਰ ਪਹਿਨ ਕੇ ਫਿਰ ਆਪ ਅੰਤਰਮੁਖ ਬਿਰਤੀ ਕਰਕੇ ਸਮਾਧੀ ਵਿੱਚ ਸਥਿਤ ਹੋ ਜਾਂਦੇ। ਜਦੋਂ ਦਿਨ ਚੜ੍ਹਦਾ ਹੈ ਉਸ ਵੇਲੇ ਆਪ ਜੀ ਸਮਾਧੀ ਤੋਂ ਉਥਾਨ ਹੋ ਜਾਂਦੇ ਨੇ। ਜਿਹੜੇ ਵੀ ਕੋਈ ਰੋਗੀ ਲੋਕ ਨੇ, ਹੋਰ ਕੋਈ ਕੁਸ਼ਤੀ ਆਦਿਕ ਹਨ, ਜਿਨ੍ਹਾਂ 'ਤੇ ਸਤਿਗੁਰੂ ਦੀ ਉਹ ਸਮਾਧੀ ਖੁੱਲ੍ਹਣ ਵੇਲੇ ਸਭ ਤੋਂ ਪਹਿਲਾਂ ਨਿਗਾਹ ਪੈਂਦੀ ਹੈ, ਉਹ ਸਾਰੇ ਹੀ ਨਿਰੋਗ ਹੋ ਜਾਂਦੇ ਨੇ। ਕੋੜੀਆਂ ਦੀ ਕੋੜ ਮਿਟ ਰਹਿੰਦੇ, ਰੋਗੀਆਂ ਦੀ ਰੋਗ ਮਿਟ ਜਾਂਦੇ ਨੇ। ਹੋਰ ਤਾਂ ਹੋਰ ਕਿ ਜਿਹੜਾ ਕੋਈ ਮਨ ਆਦਿਕ ਕੰਮ ਕਰਕੇ ਜਾਂ ਈਰਖਾ ਦਵੈਸ਼ ਕਰਕੇ ਵਾਧਾ ਪੀੜਾ ਪਾ ਰਿਹਾ, ਉਹ ਵੀ ਪੀੜਾ ਤੋਂ ਰਹਿਤ ਹੋ ਜਾਂਦਾ ਹੈ। ਇਸ ਤਰ੍ਹਾਂ ਜਾਣ ਕੇ ਬੇਅੰਤ ਜਿਹੜੇ ਰੋਗੀ ਹੈ ਰੋਗਾਂ ਦੇ ਵਿੱਚ ਗ੍ਰਸੇ ਹੋਏ ਗੁਰੂ ਮਹਾਰਾਜ ਜੀ ਦੇ ਸਮਾਧੀ ਖੁੱਲ੍ਹਣ ਤੋਂ ਪਹਿਲਾਂ ਹੀ ਆ ਕੇ ਸਾਹਮਣੇ ਖੜ੍ਹਿਆ ਹੋ ਜਾਂਦੇ ਦਰਸ਼ਨ ਕਰਨ ਨਾਲ ਮੇਰੀ ਨਿਗਾਹ ਆਉਣ ਨਾਲ ਬਸ ਸਾਰੇ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਜਾਂਦੇ। ਇਹਦੇ ਸਿੱਧਾ ਨਾਥਾਂ ਨੇ ਸੁਣਿਆ ਵੀ ਗੁਰੂ ਨਾਨਕ ਸਾਹਿਬ ਤਾਂ ਜੋਤੀ ਜੋਤ ਸਮਾ ਗਏ, ਹੁਣ ਉਹਨਾਂ ਦੀ ਜਗ੍ਹਾ ਗੁਰੂ ਅੰਗਦ ਸਾਹਿਬ ਜੀ ਬੈਠੇ ਆ, ਵੀ ਪ੍ਰੀਖਿਆ ਕਰੀਏ ਉਹਨਾਂ ਵਰਗੇ ਕਿ ਉਹਨਾਂ ਤੋਂ ਕੁਝ ਘੱਟ ਨਿਊਨ ਹਨ। ਆਏ ਆਦੇਸ਼ ਆਦੇਸ਼ ਬੋਲੇ ਨੇ ਗੁਰੂ ਮਹਾਰਾਜ ਨੇ ਮਾਣ ਸਤਿਕਾਰ ਮਾਣ ਜਾਣ ਕੇ ਇਹਨਾਂ ਦਾ ਸਤਿਕਾਰ ਕਰ ਦਿੱਤਾ, ਚੰਗੀ ਜਗ੍ਹਾ ਬਿਠਾਇਆ, ਖੁਸ਼ ਹੋ ਗਏ। ਫਿਰ ਆਪਣੇ ਯੋਗ ਮਤ ਦੀ ਗੱਲ ਕਰਨ ਲੱਗ ਪਏ। ਮਹਾਰਾਜ ਜਿਹੜੇ ਯੋਗ ਹੁੰਦਾ ਉਹਦੇ ਅੱਠ ਹਿੱਸੇ ਹੁੰਦੇ ਹੈ। ਪਹਿਲਾਂ ਜਮ ਹੁੰਦਾ ਹੈ, ਫਿਰ ਨੇਮ, ਫਿਰ ਆਸਣ, ਫਿਰ ਪ੍ਰਾਣਾਯਾਮ, ਫਿਰ ਤਾਰਨਾ, ਫਿਰ ਧਿਆਨ, ਫਿਰ ਸਮਾਧੀ। ਔਰ ਸਾਡੇ ਮਤ ਵਿੱਚ ਤਾਂ ਇਹ ਅੱਠ ਹਿੱਸਿਆਂ ਵਿੱਚ ਜਿਹੜਾ ਇਹ ਯੋਗ ਹੈ ਉਹ ਕੀਤਾ ਜਾਂਦਾ ਹੈ। ਤੁਹਾਡੇ ਸਿੱਖੀ ਪੰਥ ਵਿੱਚ ਇਹ ਹੈ ਨਹੀਂ ਪ੍ਰਥਾ, ਯੋਗ ਕੀਤੇ ਬਗੈਰ ਤਾਂ ਮਨ ਹੀ ਨਹੀਂ ਨਿਰਮਲ ਹੁੰਦਾ ਹੈ। ਮਨ ਨਿਰਮਲ ਹੋਏ ਬਗੈਰ ਦਸਵੇਂ ਦੁਆਰ ਦੇ ਵੀ ਸਵਾਦੀ ਨਹੀਂ ਲੱਗਦੀ ਹੈ। ਮਹਾਰਾਜ ਨੇ ਕਹਿੰਦੇ ਵੀ ਜਿਸ ਯੋਗ ਦੇ ਜਿਸ ਦੇ ਆਸਰੇ ਤੁਹਾਡਾ ਯੋਗ ਸਫਲ ਹੁੰਦਾ ਨਾ, ਉਹ ਹੈ ਵਾਹਿਗੁਰੂ ਨਾਮ ਜਾਂ ਤੁਹਾਡੇ ਮਾਤਾ ਓਮ ਭਗਵਤੇ ਵਾਸੁਦੇਵਾਏ ਨਮਹਿ। ਇਹ ਜੇ ਤੁਸੀਂ ਇਹ ਨਾਮ ਦਾ ਜਾਪ ਕਰੋ ਫਿਰ ਤਾਂ ਨਹੀਂ ਸਫਲ ਹੁੰਦਾ ਯੋਗ। ਇਸ ਕਰਕੇ ਸਿੱਖੀ ਪੰਥ ਵਿੱਚ ਜਿਹੜਾ ਹੈ ਉਹ ਭਗਤੀ ਦੁਆਰਾ ਉਹ ਵਾਹਿਗੁਰੂ ਵਿੱਚ ਜੁੜੇ ਰਹਿਣਾ, ਭਗਤੀ ਵਿੱਚ ਹੀ ਜੁੜੇ ਰਹਿਣਾ, ਬਸ ਇਹ ਅਸਲੀ ਯੋਗ ਹੈ। ਇਹ ਸੌਖਾ ਹੋ ਸਕਦਾ ਹੈ ਉਹ ਜਿਹੜਾ ਯੋਗ ਹੈ ਅੱਠ ਹਿੱਸਿਆਂ ਵਾਲਾ, ਉਹ ਬਹੁਤ ਔਖਾ ਕਲਯੁਗ ਵਿੱਚ ਤਾਂ ਹੋ ਨਹੀਂ ਸਕਦਾ ਹੈ। ਚਲਾ ਕੋਈ ਕਰ ਕਰਾ ਵੀ ਲਵੇ, ਮਸਾਂ ਮਸਾਂ ਮਨ ਜਾ ਟਿਕ ਜਾਏ, ਫਿਰ ਦੀਆਂ ਅਸਲੀਆਂ ਆਖਰ ਦੀਆਂ ਤੁਸੀਂ ਉਹਦਾ ਵਿੱਚ ਪਰਚ ਜਾਂਦੇ ਹੋ, ਲੋਕਾਂ ਤੋਂ ਸਤਿਕਾਰ ਚਾਹੁੰਦੇ ਹੋ, ਉਮਰ ਵਧਾ ਲਈ। ਜੋ ਗੜ ਸ਼ੰਕਰ ਨਿਵਾਸੀ ਹਮੇਸ਼ਾ ਸੀ ਉਹਨੇ ਬਹਾ ਲਈ ਸੀ, ਉਹ ਲੋਕਾਂ ਨੂੰ ਇੱਕ ਸਾਲ ਮੇਰੇ ਦਰਸ਼ਨ ਕਰਨ ਨਾਲ ਸੁੱਖ ਮਿਲੂਗਾ, ਸੁਰਗ ਦੇ ਵਿੱਚ ਸੁੱਖ ਮਿਲੂਗਾ। ਲੋਕ ਤਾਤੇ ਬੰਨ ਬੰਨ ਕੇ ਆਉਂਦੇ ਸੀ, ਭਾਈ ਤਿਲਕਾ ਜੀ ਗਏ ਹੀ ਨਹੀਂ ਸੀ, ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਲੱਗੇ ਅਤੇ ਫਿਰ ਇਹਦਾ ਕਿਤੇ ਵੱਡੀ ਉਮਰ ਦਾ ਮਾਣ ਟੁੱਟਿਆ ਸੀ। ਇਹਦਾ ਮੈਂ 500 ਸਾਲ ਦਾ, ਗੁਰੂ ਅਰਜਨ ਦੇਵ ਤਾਂ 40-42 ਸਾਲਾਂ ਦੇ ਨੇ, ਉਹ ਤਾਂ ਬੱਚਿਆਂ ਵਰਗੇ ਮੇਰੇ ਸਾਹਮਣੇ ਉਮਰ ਦਾ ਹੀ ਮਾਣ ਹੋਇਆ ਹੋਇਆ ਸੀ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਵੀ ਤੁਸੀਂ ਉਮਰ ਵਧਾਉਣ ਵਿੱਚ ਲੱਗ ਜਾਂਦੇ ਹੋ, ਤੁਹਾਨੂੰ ਵੱਡੀ ਉਮਰ ਹੋਣ ਕਰਕੇ ਫਿਰ ਮਾਣ ਹੋ ਜਾਂਦਾ ਹੈ। ਅਤੇ ਅਸਲੀ ਜਿਹੜਾ ਹੈ ਨਾ ਯੋਗ ਹੈ, ਜਿਸ ਦੁਆਰਾ ਪਰਮੇਸ਼ੁਰ ਵੀ ਜੁੜੇ ਰਹਿਣਾ, ਉਹ ਤਾਂ ਤੁਸੀਂ ਸੱਖਣੇ ਰਹਿੰਦੇ ਹੋ। ਆਤਮਾ ਵਿੱਚ ਤਾਂ ਨਹੀਂ, ਅਨਾਤਮਾ ਵਿੱਚ ਤੁਹਾਡੀ ਬਿਰਤੀ ਰਹਿੰਦੀ ਹੈ। ਅੱਜ ਸਰੀਰ ਜਿਹੜਾ ਹੈ ਆਤਮਾ ਨਹੀਂ ਹੈ, ਇਹ ਸਰੀਰ ਵਿੱਚ ਹੀ ਫਸੇ ਫਸੇ ਰਹਿੰਦੇ ਹੋ। ਇਧਰ ਸਾਡਾ ਜਿਹੜਾ ਸਿੱਖੀ ਪੰਥ ਹੈ ਇਹਦੇ ਵਿੱਚ ਭਗਤੀ ਦੁਆਰਾ ਵਾਹਿਗੁਰੂ ਵੀ ਜੁੜੀ ਜਾਈ ਹੈ। ਦੋ ਪ੍ਰਸ਼ਾਦੇ ਛਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਲੈਣਾ ਹੈ। ਕਿੰਨਾ ਸੌਖਾ ਇਹ ਯੋਗ ਹੈ, ਇਹ ਘਰੇ ਬੈਠਿਆਂ ਹੋ ਸਕਦਾ। ਤੁਹਾਡਾ ਜਿਹੜਾ ਯੋਗ ਹੈ ਉਹ ਘਰ ਬਾਰ ਛੱਡ ਕੇ ਹੀ ਹੋ ਸਕਦਾ ਹੈ। ਫਿਰ ਉਹਦੇ ਵਾਸਤੇ ਨੇਤੀ ਧੋਤੀ ਬਸਤੀ ਆਦਿਕ ਦੀ ਕਿਰਿਆ ਕਰਨੀ ਜ਼ਰੂਰੀ ਹੈ। ਸਾਰੇ ਸਰੀਰ ਦੀ ਸੋਧ ਸੁਧਾਈ, ਜੀਵ ਜੀਵ ਜੀ ਖਿੱਚ ਕੇ ਵਧਾਓ, ਕਿੰਨਾ ਇਹ ਸਾਰਾ ਚੱਕਰ ਹੈ। ਹਜੇ ਕੋਈ ਥੋੜ੍ਹੀ ਬਹੁਤੀ ਵਿਧੀ ਵਿੱਚ ਫਰਕ ਪੈ ਜਾਵੇ ਫਿਰ ਸਰੀਰ ਨਕਾਰਾ ਕਈ ਵਾਰੀ ਹੋ ਜਾਂਦਾ ਹੈ, ਅਤੇ ਕਰਨ ਯੋਗਾ ਕੁਝ ਨਹੀਂ ਮਨੁੱਖ ਰਹਿੰਦਾ ਹੈ। ਇਸ ਕਰਕੇ ਔਖਾ ਹੈ, ਇਹ ਸੌਖਾ ਇਹ ਜਿਹੜਾ ਸਾਡਾ ਭਗਤੀ ਯੋਗ ਹੈ ਇਹ ਕੰਮ ਕਾਰ ਕਰਦਿਆਂ ਵੀ ਹੋ ਸਕਦਾ ਹੈ, ਤੁਹਾਡਾ ਜਿਹੜਾ ਅੱਜ ਯੋਗ ਹੈ ਇਹ ਕੰਮ ਕਾਰ ਕਰਦਿਆਂ ਨਹੀਂ ਹੋ ਸਕਦਾ, ਕਿਉਂਕਿ ਇੱਧਰ ਤਾਂ ਵਾਹਿਗੁਰੂ ਵਾਹਿਗੁਰੂ ਨਾਲ ਕੰਮ ਕਰੀਏ, ਹਾਥ ਪਾਓ ਕਰ ਕੰਮ ਸਭ ਚੀਤ ਨਿਰੰਜਨ ਨਾਲ ਹੈ। ਬਾਕੀ ਸਾਡੇ ਜਿਹੜੇ ਕੋਈ ਵਿਹਲੜ ਨੇ ਨਾ, ਉਹ ਕਹਿੰਦੇ ਜੀ ਅਸੀਂ ਨਾਮ ਕੀ ਜਪੀਏ, ਕੰਮ ਹੀ ਬਹੁਤ ਹੈ। ਇੱਥੇ ਵੀ ਕਈ ਵਾਰੀ ਗੁਰਦੁਆਰੇ ਆ ਜਾਂਦੇ ਆ, ਕਹਿੰਦੇ ਜੀ ਨਿਤਨੇਮ ਕਰਨ ਦਾ ਸਮਾਂ ਨਹੀਂ ਲੱਗਦਾ। ਮੈਂ ਕਿਹਾ ਵੀ ਇਹ ਤਾਂ ਤੁਸੀਂ ਕਰਨ ਕੱਢਣੇ ਕਰਨਾ ਹੀ ਨਹੀਂ ਹੁੰਦਾ, ਐਵੇਂ ਮੈਂ ਤਾਂ ਤੁਹਾਡਾ ਢਾਲ ਮਟੋਲ ਹੈ। ਜਿਨ੍ਹਾਂ ਨੇ ਕਰਨਾ ਉਹਨਾਂ ਨੇ ਕੰਮ ਕਾਰ ਕਰਦਿਆਂ ਸੇਵਾ ਕਰਦਿਆਂ ਸਾਰਾ ਕੁਛ ਕਰ ਲੈਣਾ, ਸੇਵਾ ਵੀ ਕਰ ਲੈਣੀ ਸਿਮਰਨ ਵੀ ਕਰ ਲੈਣਾ ਹੈ। ਗੁਰੂ ਅਮਰਦਾਸ ਸਾਹਿਬ ਜੀ ਕਰੀ ਗਏ ਹੈ, ਗੁਰੂ ਅੰਗਦ ਸਾਹਿਬ ਜੀ ਵੀ ਕਰੀ ਗਏ ਹੈ, ਇਹ ਤੁਹਾਥੋਂ ਕਿਉਂ ਨਹੀਂ ਹੁੰਦਾ ਹੈ। ਗੱਲ ਹੈ ਵੀ ਐਵੇਂ ਗੱਲ ਹੈ ਵੀ ਬਿੱਲ ਰਹਿਣ ਵਾਸਤੇ ਇੱਕ ਢੁਕਵੰਜ ਹੈ ਵੀ ਸਾਡਾ ਨਿਤਨੇਮ ਨਹੀਂ ਹੁੰਦਾ ਜੀ, ਅਸੀਂ ਕੀ ਕਰੀਏ। ਮੈਂ ਕਹਿੰਦਾ ਵੀ ਜੇ ਬਿੱਲਾ ਛੱਡ ਦਾ ਡੱਕਾ ਨਹੀਂ, ਤੁਹਾਡ ਖਾ ਪੀ ਕੇ ਸੌਂ ਰਹੂਗਾ, ਪੇਟ ਭਰੇ ਪਸ਼ੂ ਆ ਜਾਂ ਸੋਇਓ ਵਾਲੀ ਗੱਲ ਕਰ ਲੂਗਾ। ਇਹ ਤਾਂ ਜੇ ਸੇਵਾ ਕਰੂ ਥੋੜ੍ਹਾ ਬਹੁਤਾ ਸਰੀਰ ਠੀਕ ਠਾਕ ਰਹੂਗਾ, ਨਿਰੋਗ ਰਹੂਗਾ, ਨਹੀਂ ਖਾ ਕੇ ਦੁੱਧ ਮਲਾਈਆਂ ਬਸ ਹੋ ਜਾਊ ਸਰੀਰ ਰੋਗੀ, ਹਾਏ ਹਾਏ ਕਰੀ ਜਾਊਗਾ। ਇੱਕ ਪੂਜਾ ਦਾ ਧਾਨ ਹੈ, ਦੂਜਾ ਸੇਵਾ ਸਿਵਣੀ ਕਰਨੀ, ਮੱਤ ਮਾਰੀ ਜਾਊਗੀ, ਨਾਮ ਕਿਹਨੇ ਜਪਣਾ ਹੈ। ਇਸ ਕਰਕੇ ਉਹ ਤਾਂ ਖੀਰ ਖਾਣਾ ਆ ਗਿਆ ਸੀ ਅਤੇ ਹੁਣ ਵੀ ਬਥੇਰੇ ਆ ਜਾਂਦੇ ਸਥਾਨਾਂ 'ਤੇ, ਉਹਨਾਂ ਨੂੰ ਰੱਖ ਰੁੱਖ ਲਓ ਤੁਸੀਂ, ਉਹ ਫਿਰ ਦੂਜਿਆਂ ਨੂੰ ਵੀ ਵਿਹਲਤ ਬਣਾ ਦਿੰਦੇ, ਕਹਿੰਦੇ ਉਹ ਵੀ ਕਦੇ ਡੱਕਾ ਨਹੀਂ ਤੋੜਨਾ ਹੈ, ਇਹ ਕੰਮ ਕਰਨਾ ਘਰੇ, ਵੀ ਉਹ ਘਰੇ ਧੰਦਾ ਹੈ, ਗੁਰੂ ਕੇ ਅਸਥਾਨ 'ਤੇ ਸੇਵਾ ਹੈ, ਇਹ ਤਾਂ ਗੁਰਸੇਵਾ ਤਪਾ ਸਿਰ ਤਪ ਸਾਰ ਹੈ, ਤਪਾਂ ਵਿੱਚੋਂ ਵੀ ਸ੍ਰੇਸ਼ਟ ਤਪ ਹੈ। ਉੱਧਰ ਤਾਂ ਧੂੜੇ ਤਾਪਿਆ ਜਲ ਧਾਰਿਆ ਕੀਤਾ ਮਾਣ ਹੰਕਾਰ ਆਉਂਦਾ, ਇੱਧਰ ਨਿਮਰਤਾ ਗਰੀਬੀ ਆਉਂਦੀ ਹੈ, ਸੇਵਾ ਕੀਤੀਆਂ ਮਾਣ ਟੁੱਟਦਾ ਸਰੀਰ ਦਾ ਮਨ ਦਾ, ਕਿਉਂਕਿ ਨੀਵੇਂ ਹੋ ਕੇ ਸਾਰਾ ਕੁਛ ਕਰਿਆ ਜਾਂਦਾ ਸੇਵਾ ਸੇਵਾ, ਅਤੇ ਨੀਵੇਂ ਤਾਂ ਫਿਰ ਜਿਹੜਾ ਨਾਮ ਦਾ ਨਿਵਾਸ ਸਹਿਜੇ ਹੁੰਦਾ ਜਿਹੜੇ ਕਰਦੇ ਕਰਾਉਂਦੇ ਨੇ, ਉਹ ਹੈ ਤਾਂ ਮਹਾਰਾਜ ਨੇ ਬੜਾ ਵਧੀਆ ਇਹ ਨਿਯਮ ਅਸੂਲ ਕਾਇਮ ਕੀਤੇ, ਪਰ ਅੱਜ ਦੇ ਸਿੱਖਾਂ ਨੂੰ ਨਹੀਂ ਇਹ ਚੰਗੇ ਲੱਗਦੇ। ਇੱਕੋ ਪ੍ਰਚਾਰਕ ਜਾਂ ਖਾਸ ਵਿਸ਼ਵਾਸ ਕਰਕੇ ਵੀ ਕਹਿੰਦਾ ਗੁਰੂ ਮਹਾਰਾਜ ਹੁਣ ਆਉਣ ਆ ਜਾਣਾ ਕਿਤੇ, ਫੇਰ ਕਹਿੰਦੇ ਮਹਾਰਾਜ ਨੂੰ ਕਹੀਏ ਵੀ ਇੱਕ ਤਾਂ ਜਿਹੜਾ ਆ ਤੜਕੇ ਉੱਠਣਾ ਹੈ ਨਾ, ਇਹ ਨਿਯਮ ਬਦਲਦੇ ਵੀ ਸਵਾ ਭਾਰ ਰਾਤ ਰਦੀ ਨਾ ਕਹੋ ਵੀ ਉੱਠੋ, ਵੀ ਜਦੋਂ ਸੂਰਜ ਚੜ੍ਹੇ ਹੋਏ ਨਾ 8-9 ਵਜੇ ਹੋਏ, ਉਹ ਤੁਸੀਂ ਸਮਾਂ ਨਿਯਤ ਕਰ ਰਹੇ ਹੋ ਵੀ 7-8-9 ਵਜੇ ਤੋਂ ਪਹਿਲਾਂ ਉੱਠ ਨਹੀਂ ਹੁੰਦਾ ਹੈ। ਬਾਕੀ ਕਹਿੰਦਾ ਜਿਹੜਾ ਸੰਗਤ ਵੀ ਜਾ ਕੇ ਬਹਿਣਾ ਹੈ ਇਹ ਵੀ ਮਾਰਾ ਬਖਸ਼ ਦਿਓ, ਉਹ ਸਾਥੋਂ ਨਹੀਂ ਘੰਟਾ ਬਹਿਤਾ ਜਾਂਦਾ ਹੈ, ਅਸੀਂ ਤਾਂ 2 ਮਿੰਟ ਮਸਾ ਬਹਿ ਸਕਦੇ ਹਾਂ ਦਰਬਾਰ ਵਿੱਚ। ਤੀਜਾ ਕਹਿੰਦੇ ਜਿਹੜੀ ਸੇਵਾ ਹੈ ਇਹ ਤੋਂ ਵੀ ਸਾਨੂੰ ਛੂਟ ਦੇ ਦਿਓ, ਕਹਿੰਦੇ ਇਹ ਨਹੀਂ ਸਾਥੋਂ ਹੋਣੀ ਵੀ ਫਿਰ ਵੀ ਸਾਨੂੰ ਖਵਾਓਗੇ ਤੁਸੀਂ, ਤੜਕੇ ਨਹੀਂ ਉੱਠ ਹੁੰਦਾ ਹੈ, ਨਹਾ ਨਹੀਂ ਹੁੰਦਾ ਹੈ, ਗੁਰਦੁਆਰੇ ਨਹੀਂ ਜਾ ਹੁੰਦਾ ਹੈ, ਸੇਵਾ ਨਹੀਂ ਹੁੰਦੀ, ਇਹੋ ਜਿਹੀ ਸਿੱਖੀ ਵੀ ਕਰੂ ਤੁਹਾਡੀ ਕੀ ਪਤਾ ਤੁਹਾਡੇ ਹੋਲ ਕੂਗੀ ਕੋਲ ਕੀ ਹੋਊਗਾ। ਇਹੋ ਜਿਹੇ ਹੁਣ ਬਹੁਤ ਆਉਂਦੇ ਆ ਗੁਰਦੁਆਰਿਆਂ 'ਚ, ਉਹ ਘਰੋਂ 8ਵੀਂ 'ਚ ਫੇਲ ਹੁੰਦੇ, ਬਸ ਉਹ ਗੁਰਦੁਆਰੇ ਕਹਿੰਦੇ ਚੱਲ ਠੀਕ ਹੈ ਵਾ ਗ੍ਰੰਥੀ ਹਾਂ ਅਸੀਂ ਜੀ, ਹਜੋ ਕੁਛ ਪੁਰਸ਼ਾ ਸਿੱਧਾ ਬਸ ਕਰੀ ਕਰਾਈ ਜਾਂਦੇ, ਕੋਈ ਮਰਜ਼ਾਦਾ ਨਹੀਂ ਪਤਾ ਬਸ ਵੀ ਚੌਰ ਕਿਵੇਂ ਕਰਨਾ, ਕਿਵੇਂ ਕਿਹਨੂੰ ਲਾਉਣਾ ਕਿਹਨੂੰ ਨਹੀਂ ਲਾਉਣਾ, ਬਸ ਦੇਹ ਤੇਰੇ ਦੀ ਦੇਹ ਤੇਰੇ ਦੀ, ਕਿਸੇ ਦੇ ਪੈਰ ਧੋਤੇ ਹੈ ਕਿ ਨਹੀਂ ਹੈ, ਉਹਦੇ ਹੱਥ ਧੋਤੇ ਕਿ ਨਹੀਂ, ਗਲ ਵਿੱਚ ਪਰਨਾ ਹੈਗਾ ਕਿ ਨਹੀਂ, ਬਸ ਚੁੱਕ ਦੇ ਦਿਓ ਗਾਵਾਂ। ਇਸ ਕਰਕੇ ਜਾਣੀ ਐਸਾ ਕੁਝ ਨਾ ਜਿਹੜਾ ਸਿੱਖੀ ਦੇ ਅਸੂਲ ਹੈ ਨਾ ਉਹਦਾ ਪੱਠਾ ਬਿਠਾਈ ਤੁਰੇ ਜਾਂਦੇ ਸਾਡਾ ਲਾਣਾ, ਨਾ ਸਿੱਖਣਾ ਨਾ ਦੇਣਾ ਨਾ ਸੁਣਨਾ, ਬਸ ਤੁਲੀ ਤੁਰੇ ਜਾਂਦੇ ਨੇ। ਇਸ ਕਰਕੇ ਮਹਾਰਾਜ ਦਾ ਜਿਹੜਾ ਇਤਿਹਾਸ ਜਦੋਂ ਪੜ੍ਹਾਂਗੇ ਸਾਨੂੰ ਥੋੜ੍ਹੀ ਬਹੁਤੀ ਮੱਤ ਆ ਜਾਊਗੀ, ਸਿੱਖਿਆ ਆ ਜਾਊਗੀ, ਅਸੀਂ ਸਿਆਣੇ ਬਣ ਜਾਵਾਂਗੇ ਵੀ ਸਾਡੇ ਸਤਿਗੁਰੂ ਉਹ ਕਰਦੇ ਆ ਅਤੇ ਸਾਡੇ ਸਿੱਖ, ਅਸੀਂ ਵੀ ਉਹਨਾਂ ਦੇ ਸਿੱਖ ਹਾਂ, ਸਾਡਾ ਵੀ ਫਰਜ਼ ਆ ਉਹ ਕਰੀਏ। ਉਹ ਸਾਨੂੰ ਟਾਈਮ ਹੀ ਨਹੀਂ, ਅਸੀਂ ਤਾਂ ਗੁਰਦੁਆਰੇ ਵੜ ਕੇ ਨਹੀਂ ਰਾਜੇ ਭਾਈ ਜੀ, ਜਿੱਥੋਂ ਸਾਨੂੰ ਸਿੱਖ ਮੱਤ ਆਉਣੀ ਹੈ ਨਾ, ਉਸ ਸੰਗਤ ਵਿੱਚੋਂ ਜਦੋਂ ਗੁਰੂ ਕਾ ਇਤਿਹਾਸ ਸੁਣਾਂਗੇ। ਹੁਣ ਮੇਰੀ ਕਥਾ ਤਾਂ ਥੋੜ੍ਹੋ ਹੈ, ਗੁਰੂ ਅੰਗਦ ਸਾਹਿਬ ਦੀ ਕਥਾ ਹੈ, ਉਹ ਕਦੇ ਗਿਆਨੀ ਕਰਦਾ, ਸਾਨੂੰ ਕੀ ਲੋੜ ਪਈ ਹੈ ਗਿਆਨੀ ਕਰੀ ਜਾਏ। ਨਹੀਂ ਗਿਆਨੀ ਆਪਣੀ ਤਾਂ ਨਹੀਂ ਕਰਦਾ, ਗੁਰੂ ਕੀ ਕਥਾ ਹੈ ਅਤੇ ਅਸੀਂ ਗੁਰੂ ਕੇ ਸਿੱਖ ਹੈ, ਅਸੀਂ ਸਿੱਖ ਨਾ ਸੁਣਾਂਗੇ ਹੋਰ ਮੁਸਲਮਾਨ ਅਤੇ ਈਸਾਈ ਆ ਕੇ ਸੁਣਗੇ ਨੂੰ ਭਲਾ, ਵੀ ਤੁਸੀਂ ਦੁੱਧ ਪੀਣ ਵਾਸਤੇ ਅਤੇ ਪੈਣ ਵਾਸਤੇ ਹੀ ਆਏ ਗੁਰਦੁਆਰੇ। ਇਸ ਕਰਕੇ ਜਾਣੀ ਗੁਰੂ ਮਹਾਰਾਜ ਦਾ ਜਿਹੜਾ ਹਮੇਸ਼ਾ ਦਾ ਆਚਾਰ ਹੈ ਉਹ ਆਪਾਂ ਸੁਣਿਆ ਵੀ ਇਹ ਕਰਦੇ, ਹੁਣ ਜੇ ਅਸੀਂ ਕਰਾਂਗੇ ਫਿਰ ਤਾਂ ਗੁਰੂ ਕੇ ਸਿੱਖ ਹੈ, ਨਹੀਂ ਤਾਂ ਬਸ ਨਾ ਹੀ ਹੈ। ਦੂਜਾ ਹੈ ਵੀ ਭਗਤੀ ਯੋਗ, ਮਹਾਰਾਜ ਨੇ ਦੱਸਿਆ ਇਹ ਬੜਾ ਸੁਖਾਲਾ ਹੈ, ਸਹਿਜੇ ਹੋ ਸਕਦਾ ਹੈ, ਜੇ ਕਿਸੇ ਨੇ ਘਰੇ ਕਰਨਾ ਤਾਂ ਉਹ ਘਰੇ ਵੀ ਕਰ ਸਕਦਾ ਹੈ। ਬਾਕੀ ਤੀਜੀ ਗੱਲ ਮਹਾਰਾਜ ਦੀ ਇਹ ਸੁਣੀ ਵੀ ਆਪਣੇ ਕੋਲ ਮਹਾਰਾਜ ਸੰਸਾਰ ਦੀਆਂ ਗੱਲਾਂ ਨਹੀਂ ਹੋਣ ਦਿੰਦੇ, ਘਰ ਦੀਆਂ ਗੱਲਾਂ ਨਹੀਂ ਹੋਣ ਦਿੰਦੇ। ਜਿਵੇਂ ਅੱਜ ਕੱਲ੍ਹ ਅਖੰਡ ਚਰਚਾ ਚੱਲਦੀ ਹੈ ਨਾ ਥਾਂ ਥਾਂ 'ਤੇ, ਆਹ ਕਥਾ ਤਾਂ ਇੱਥੇ ਹੀ ਹੁੰਦੀ ਹੈ ਨਾ, ਬਾਕੀ ਤਾਂ ਕਥਾ ਜਿਹੜੀ ਹੈ ਨਾ ਸੰਸਾਰੀ ਹੈ, ਅਤੇ ਤੁਸੀਂ ਦੇਖ ਲਓ ਕਿੰਨੇ ਥਾਂ ਹੈ ਤਖ਼ਤ ਪੋਸ ਲੱਗੇ, ਸਾਰੀ ਦਿਹਾੜੀ ਹੋਣੀ ਹੈ ਅਖੰਡ ਚਰਚਾ, ਦੋ ਤਿੰਨ ਥਾਂ ਇੱਕ ਪੂਰੇ ਪੱਤੀ ਲੱਗੇ ਪਏ ਆ, ਤਖ਼ਤ ਪੋਸ ਇੱਕ ਬਣਾ ਕੇ ਦੇ ਗਿਆ, ਬੜੀ ਉਹਨੇ ਚੰਗੀ ਸੇਵਾ ਕੀਤੀ ਹੈ, ਅਤੇ ਮਾਰ ਕੇ ਖੁੰਡ ਚਰਚਾ ਕਰੀ, ਮਾਂ ਨੂੰ ਚੰਗੂ ਚੁੰਗਲੀਆਂ ਦਿੰਦਿਆਂ ਕਰੀ ਚੱਲੋ। ਦੋ ਤਿੰਨ ਉੱਧਰ ਬਾਜੇ ਪੱਤੀ ਹੈ, ਦੋ ਤਿੰਨ ਇੱਧਰ ਕੋਲੂ ਪੱਤੀ ਵੀ ਹੈ, ਇੱਧਰ ਝੰਡੇ ਪੱਤੀ ਵੀ ਤਿੰਨ ਚਾਰ ਹੈ। ਉਹ ਜਿਹੜੇ ਮਹਾਤਮਾ ਸੀ ਉਹ ਹੁਣ ਸਿਆਣੇ ਆਏ ਸੀ, ਮੈਨੂੰ ਕਹਿਣ ਲੱਗੇ ਆਹ ਖੁੰਡ ਚਰਚਾ ਬਾਬਾ ਜੀ ਹਟਾਓ ਤਾਂ ਰਹਿ ਜਾਂਗੇ, ਨਹੀਂ ਤਾਂ ਸਾਨੂੰ ਔਖਾ ਹੈ। ਮੈਂ ਕਿਹਾ ਵੀ ਇਹ ਤਾਂ ਹੁਣ ਹੌਲੀ ਹੌਲੀ ਤਾਂ ਇਹਦਾ ਹੋ ਜਾਊਗਾ, ਤੁਸੀਂ ਥੋੜ੍ਹਾ ਜਿਹਾ ਟਿਕੇ ਰਹੋ ਅਤੇ ਆਪਾਂ ਇਹਨੂੰ ਜਗ੍ਹਾ ਨੂੰ ਬਦਲ ਲਾਂਗੇ, ਜਿੱਥੇ ਇਹਨਾਂ ਦੀ ਜਗ੍ਹਾ ਹੈਗੀ ਨਾ ਖੁੰਡ ਚਰਚਾ ਉੱਥੇ ਆਪਾਂ ਨੀਯਤ ਕਰ ਲਾਂਗੇ, ਪਰ ਸਮਾਂ ਲੱਗ ਜਾਊਗਾ। ਸਿਆਰੇ ਹੈ ਕਹਿੰਦੇ ਜੀ ਇਹਨੂੰ ਬਦਲੋ, ਮੈਂ ਕੋਈ ਨਾ, ਕਿਉਂਕਿ ਹੁਣ ਉਹ ਸਾਧੂਆਂ ਦਾ ਕੋਲ ਸਥਾਨ ਹੈ ਜਪਤਪ ਵਾਲਾ, ਸਾਡੀ ਕੋਲ ਹੀ ਨਾਲ ਖੁੰਡ ਚਰਚਾ ਸੀ, ਉੱਥੇ ਅਸੀਂ ਧਾਸ ਖੇਡੀ ਜਾਂਦੇ ਸੀ, ਐਸਾ ਕੁਝ ਹਾ ਹਾ ਹਾ ਕੋਈ ਹੋ ਹੀ ਜਾਂਦਾ ਸੀ ਸਾਡਾ ਮਹਾਤਮਾ ਦੇ ਜਪ ਕੋਲ ਹੀ। ਇਹ ਗੱਲ ਉਹਨਾਂ ਦੀ ਬਹੁਤ ਸਿਆਣੀ ਸੀ, ਦੂਰਾਂ ਦੇਸ਼ੀ ਵੀ ਇੱਥੇ ਹੁਣ ਜਪਤਪ ਹੋਵੇ ਕਿ ਇੱਥੇ ਆ ਧਾਸ ਖੇਡੀ ਜਾਵੇ, ਕਿਉਂਕਿ ਸਿਆਣੇ ਨੇ ਤਾਂ ਉਹ ਸਾਧੂਆਂ ਦਾ ਜਪ ਤਪ ਕੀਤਾ, ਉਹਨੂੰ ਕਹਿੰਦੇ ਵੀ ਇਹ ਵਿਅਰਥ ਕਿਉਂ ਜਾ ਰਿਹਾ, ਇੱਥੇ ਗਲਤ ਕਿਉਂ ਹੋ ਰਿਹਾ, ਇਹ ਕਿਉਂ ਔਗਣੀ ਗੁਨਾਹੀ ਬਣ ਰਹੇ ਨੇ। ਫਿਰ ਕਹਿੰਦੇ ਘਰੋਂ ਪ੍ਰਬੰਧ, ਮੈਂ ਕਿਹਾ ਜੀ ਉਹ ਕਰ ਲੈਂਦੇ, ਇੱਥੇ ਆਪਾਂ 40 ਦਿਨ ਦਾ ਸੁਖਮਨੀ ਸਾਹਿਬ ਦਾ ਜਾਪ ਰੱਖ ਲੈਂਦੇ, ਇੱਕ ਸਿੰਘ ਭੇਜਿਆ ਕਰਾਂਗੇ ਦੁਪਹਿਰੇ, ਇਹਨਾਂ ਨੂੰ ਕਹੋ ਵੀ ਸੁਣਿਆ ਕਰੋ, ਸੁਖਮਨੀ ਦਾ ਪਾਠ ਕਿਹਨੇ ਸੁਣਨਾ, ਉਹ ਪਰੇ ਹੋ ਕੇ ਬਹਿ ਗਏ, ਥਾਂ ਬਦਲੀ। ਕਹਿੰਦੇ ਹੁਣ ਵੀ ਇਹ ਚਲੋ ਜੀ ਥਾਂ ਤਾਂ ਬਦਲ ਲਿਆ, ਮੈਂ ਤੁਸੀਂ ਸ਼ੁਕਰ ਕਰੋ ਇਹ ਦੋ ਤਿੰਨ ਪੀੜ੍ਹੀਆਂ ਹੋ ਗਈ ਇਹਨਾਂ ਦੀ ਚੱਲਦੀ ਆ ਖੁੰਡ ਚਰਚਾ, ਹੌਲੀ ਹੌਲੀ ਡੂਬੀ, ਇਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਹੈ, ਤੁਹਾਨੂੰ ਪਤਾ ਹੈ, ਮੈਨੂੰ ਵੀ ਪਤਾ ਵੀ ਇੱਥੇ ਮਾੜੀ ਹੈ ਗੱਲ ਮਹਾਤਮਾ ਦੇ ਅਸਥਾਨ 'ਤੇ, ਇਹ ਹੌਲੀ ਹੌਲੀ ਆਪਾਂ ਕਰ ਲਾਂਗੇ। ਅਤੇ ਮਹਾਰਾਜ ਨੇ ਕੀਤੀ ਕਿਰਪਾ ਅਤੇ ਹੌਲੀ ਹੌਲੀ ਜਿੱਥੇ ਉਹ ਜਗ੍ਹਾ ਸੀ ਨਾ ਉੱਥੇ ਇਹਨਾਂ ਦੀ ਆ ਗਈ ਹੈ, ਹੁਣ ਉੱਥੇ ਜਿੰਨਾ ਮਰਜ਼ੀ ਕਰੀ ਜਾਣ ਬਾਹਰ ਛੱਡ ਕੇ, ਕਿਉਂਕਿ ਮਹਾਤਮਾ ਦਾ ਸਥਾਨ ਹੈ ਉੱਥੇ ਉਹਨਾਂ ਨੇ ਬੰਦਗੀ ਕੀਤੀ, ਉੱਥੇ ਖੁੰਡ ਚਰਚਾ ਹੋਵੇ, ਚੁਗਲੀ ਨੇ ਦਿਆ ਹੋਵੇ, ਤਾਸ ਕਹਿੰਦੇ ਵੀ ਤੁਸੀਂ ਹੁਣ ਉੱਧਰ ਕਰ ਲਓ ਥੋੜ੍ਹਾ ਜਿਹਾ ਆਸਣ, ਵੀ ਇਹ ਖੁੰਡ ਚਰਚਾ ਨਹੀਂ ਹੋਣ ਦਿੰਦਾ ਹੈ, ਵੀ ਇਹਨੇ ਇਹੋ ਜਿਹੀਆਂ ਸੁਣ ਕੇ ਰਾਜੀ। ਇਸ ਕਰਕੇ ਜਿੰਨੇ ਕੁ ਦਿਨ ਰਹੇਗਾ ਨਾ ਭਾਈ ਜੀ, ਉਹਨਾਂ ਚਿਰ ਤੁਸੀਂ ਉੱਥੇ ਬੈਠ ਜਾਣਾ, ਉੱਥੇ ਕਰੀ ਕਰਾਈ ਜਾਣਾ, ਇੱਧਰ ਨਹੀਂ ਆਉਣਾ ਹੈਗਾ। ਵੀ ਹੁਣ ਥੋੜ੍ਹੀ ਬਹੁਤੀ ਮਹਾਰਾਜ ਨੇ ਕਿਰਪਾ ਕੀਤੀ ਵੀ ਇੱਥੇ ਥੋੜ੍ਹਾ ਜਿਹਾ ਖੁੰਡ ਚਰਚਾ ਖਤਮ ਹੋ ਗਈ, ਨਹੀਂ ਤਾਂ ਇਹ ਦੋ ਸਥਾਨ ਮੇਨ ਸੀ ਅਤੇ ਦੋਹਾਂ 'ਤੇ ਇਹ ਬਹੁਤ ਚੱਲਦਾ ਸੀ, ਇੱਥੇ ਵੀ ਲੰਗਰ ਵਿੱਚ ਰਾਤ ਨੂੰ ਖੰਡ ਪਾਠਾਂ ਨੂੰ ਜਿਹੜੀ ਸੇਵਾ ਕਰਨ ਵਾਲੇ ਤਾਸ ਖੇਡ ਦੇ ਦਈਏ। 12 ਵਜੇ ਮਾਤਰ ਨੇ ਦੇਖੇ ਜਾ ਕੇ ਵੀ ਇਹ ਕੀ ਪੱਤੇ 'ਤੇ ਪੱਤਾ ਹਾਹਾ ਕੀ ਹੁੰਦੀ ਹੈ। ਉਹ ਦੇਖਿਆ ਤਾਂ ਤਾਸ ਖੇਡੀ ਜਾਣ ਲੰਗਰ ਵਿੱਚ। ਮੈਂ ਕਿਹਾ ਵੀ ਵਾਹ ਬਈ ਵਾਹ, ਸੇਵਾ ਤਾਂ ਬੜੀ ਤੁਹਾਡੀ ਮਾਨ ਹੈ, ਰਾਤ ਦੀ ਬਹੁਤ ਵਧੀਆ ਪਹਿਰਾ, ਬੜਾ ਲਾਹਾ ਲੈਣਾ ਹੈ। ਵੀ ਇਹ ਹੁਣ ਗੁਰੂ ਕਾ ਲੰਗਰ ਆ ਕੰਮ ਕਰਨ ਵਾਲਾ, ਤਾਸ ਖੇਡਣ ਵਾਸਤੇ ਇਹ ਬਣਾਇਆ ਸਥਾਨ। ਇਸ ਤਰ੍ਹਾਂ ਫਿਰ ਮਸਾਂ ਉਹਨਾਂ ਤੋਂ ਖਹਿੜਾ ਛਿੜਾਇਆ। ਸੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਸ ਉਹ ਮਰਜ਼ਾਦਾ ਕਾਇਮ ਕਰ ਦਿੱਤੀ, ਵੀ ਸਾਡੇ ਕੋਲ ਇਹ ਸੰਸਾਰੀ ਗੱਲ ਕਰਨੀ ਨਹੀਂ, ਇਹ ਖੁੰਡ ਚਰਚਾ ਸੀ ਹੋਣ ਨਹੀਂ ਦੇਣੀ ਹੈ। ਹੁਣ ਜੇ ਅਸੀਂ ਗੁਰੂ ਕੇ ਸਿੱਖ ਹੋ, ਗੁਰੂ ਕੇ ਦਰਬਾਰਾਂ ਵਿੱਚ, ਗੁਰੂ ਕੇ ਲੰਗਰਾਂ ਵਿੱਚ ਬੈਠ ਕੇ ਆਹ ਲੱਤਾਂ ਨੂੰ ਸਾੜ ਕੇ ਆਹ ਕੁਛ ਕਰੀਏ, ਫਿਰ ਅਸੀਂ ਕਿੱਧਰਲੇ ਸਿੱਖ ਹੋ ਗਏ। ਇਸ ਕਰਕੇ ਉਹ ਕੱਲ੍ਹ ਇਤਿਹਾਸ ਆਪਾਂ ਸੁਣਿਆ ਹੈ, ਅਤੇ ਬਾਕੀ ਜਿਹੜਾ ਕੋਈ ਇਹ ਯੋਗ ਕਰਦੇ ਸੀ ਉਹ ਦਿਖਾਵਾ ਸੀ ਅਤੇ ਅਸਲੀ ਹੈ ਨਹੀਂ ਸੀ ਯੋਗ। ਅਤੇ ਉਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਸੁਣਾਇਆ ਸਿੱਧਾਨਾਥਾਂ ਨੂੰ, ਉਹ ਜਿਵੇਂ ਸੁਣਾਇਆ ਸੀ ਅੱਜ ਪ੍ਰਸੰਗ ਵਿੱਚ ਉਹੀ ਸ਼ਬਦ ਮਹਾਰਾਜ ਦਾ ਆ ਰਿਹਾ ਹੈ। ਗੁਰੂ ਅੰਗਦ ਸਾਹਿਬ ਜੀ ਦਾ ਜੋ ਉਚਾਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਦਾ ਹੈ, ਉਹ ਆਪਾਂ ਰਲ ਮਿਲ ਕੇ ਸੁਣੀਏ ਜੀ। ਸ੍ਰੀ ਮੁਖ ਵਾਕ ਸੂਹੀ ਮਹੱਲਾ ਪਹਿਲਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨਾ ਡੰਡੈ। ਹਾਂ, ਸੂਹੀ ਰਾਗਣੀ ਹੈ, ਇਸਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਸੰਗੀਤ ਦੇ ਨਿਯਮਾਂ ਅਨੁਸਾਰ ਇਹਨੂੰ ਸੱਤਵੇਂ ਘਰ ਦੇ ਵਿੱਚ ਗਾਉਣ ਦੀ ਆਗਿਆ ਹੈ। ਪਰਮੇਸ਼ੁਰ ਇੱਕੋ ਇੱਕ ਅਦਵੈਤ ਰੂਪ ਹੈ, ਓਂਕਾਰ ਸਭ ਦਾ ਪ੍ਰਕਾਸ਼ਕ ਹੈ, ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਉਹ ਪ੍ਰਾਪਤ ਹੁੰਦਾ ਹੈ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਉਹ ਬਿਆਨ ਕਰ ਰਹੇ ਹੈ, ਜੋਗ ਨਾ ਖਿੰਥਾ ਜੋਗ ਨਾ ਡੰਡੈ। ਜੇ ਕੱਪੜੇ ਜੇ ਕਾਹ ਕੇ ਕੁੜਤਾ ਕਮੀਜ ਲਾ ਕੇ ਤੇ ਇਹਦੇ ਥਾਂ ਖਿੰਥਾ ਪਾ ਲਈ, ਉਹ ਖਫਨੀ ਜੀ ਪਾ ਲਈ, ਇਸ ਤਰ੍ਹਾਂ ਕਹਿੰਦੇ ਖਫਨੀ ਪਾਇਆ ਵੀ ਖਿੰਥਾ ਪਾਇਆ ਵੀ ਕੋਈ ਯੋਗ ਜੁੜਨਾ ਨਹੀਂ ਹੋ ਜਾਂਦਾ ਹੈ। ਗਰੀਬਾਂ ਦੇ ਵਿਚਾਰਿਆਂ ਦੇ ਪਾਟੇ ਪੁਰਾਣੇ ਪਾਏ ਹੀ ਹੈ, ਕਿੰਥਾ ਹੀ ਹੁੰਦੀ ਹੈ, ਅਤੇ ਉਹ ਕਦੇ ਪਰਮੇਸ਼ਰ ਨਾਲ ਜੁੜ ਜਾਂਦੇ। ਇਸ ਤਰ੍ਹਾਂ ਨਿਰੀ ਖਫਨੀ ਪਾਇਆ ਵੀ ਜੁੜਨਾ ਨਹੀਂ ਹੁੰਦਾ ਹੈ, ਇਹ ਹੱਥ ਵਿੱਚ ਡੰਡਾ ਜਾ ਲੈ ਕੇ ਤੁਰੇ ਫਿਰੀਏ ਜਾਈਏ ਫਿਰ ਵੀ ਜੁੜਨਾ ਨਹੀਂ ਹੁੰਦਾ ਹੈ। ਇਸ ਕਰਕੇ ਉਹ ਡੰਡ ਕਮੰਡਲ ਮੋਢੇ ਭਾਰ ਯੋਗ ਨਹੀਂ ਕਰਮਾ ਕੀ ਮਾਰ। ਕਿਸੇ ਵਿਦਵਾਨ ਨੇ ਵੀ ਇੱਕ ਡੰਡਾ ਜਾ ਲੈ ਲਿਆ 3 ਗਿੱਠਾਂ ਵਾਲਾ ਅਤੇ ਇੱਕ ਹੱਥ ਵਿੱਚ ਕਮੰਡਲ ਫੜ ਲਿਆ ਅਤੇ ਮੋਢੇ 'ਤੇ ਭਾਰ ਚੁੱਕ ਲਿਆ, ਕਹਿੰਦੇ ਸਾਡਾ ਆਪਣਾ ਆਸਣ ਹੈ ਜੀ, ਉਹ ਕੋਲ ਰੱਖਦੇ, ਹੋਰ ਅਸੀਂ ਨਹੀਂ ਕਿਸੇ ਆਸਣ 'ਤੇ ਕੋਈ ਦੇਵੇ ਉਹਦੇ 'ਤੇ ਪਿਰਾਜ ਦੇ। ਮੋਢੇ 'ਤੇ ਚੁੱਕਿਆ ਹੁੰਦਾ ਭਾਰ ਆਸਣ ਦਾ, ਡੰਡਾ ਅਤੇ ਕਮੰਡਲ ਫੜਿਆ ਹੁੰਦਾ ਹੈ। ਅਤੇ ਉਹ ਕਹਿੰਦੇ ਵੀ ਯੋਗ ਨਹੀਂ ਕਰਮਾ ਕੀ ਮਾਰ ਹੈ, ਕਿ ਯੋਗ ਥੋੜ੍ਹਾ ਕਹਿੰਦੇ ਕਰਮਾਂ ਦੀ ਮਾਰ ਹੈ, ਵੀ ਭਰ ਚੁੱਕੀ ਫਿਰਦਾ। ਇਸ ਤਰ੍ਹਾਂ ਹੱਥ ਵੀ ਡੰਡਾ ਜਿਹਾ ਫੜ ਲਵੇ ਕੋਈ ਜੁੜਨਾ ਨਹੀਂ ਹੋ ਜਾਂਦਾ ਹੈ, ਯੋਗ ਨਾ ਭਸਮ ਚੜਾਈਏ। ਜੇ ਸਰੀਰ 'ਤੇ ਕਹਿੰਦੇ ਸਵਾਹ ਜੀ ਚੜਾ ਲਏ, ਸਵਾਹ ਬਣ ਲਵੇ, ਫਿਰ ਵੀ ਕੋਈ ਪਰਮੇਸ਼ਰ ਵਿੱਚ ਕਹਿੰਦੇ ਯੋਗ ਜੁੜਨਾ ਨਹੀਂ ਹੁੰਦਾ ਹੈ। ਬਥੇਰੇ ਘਰੇ ਸਵਾਹ ਵਿੱਚ ਲਿਟੀ ਜਾਂਦੇ ਹਨ, ਜੋਗ ਨਾ ਮੁੰਦੀ ਮੁੰਡ ਮੁੰਡਾਇਆ। ਇਸ ਤਰ੍ਹਾਂ ਕਹਿੰਦੇ ਕੰਨ ਪਾੜ ਕੇ ਜੇ ਮੁੰਦਰਾਂ ਪਾ ਲਈਏ ਤੇ ਫਿਰ ਵੀ ਜੋ ਕੀ ਜੁੜਨਾ ਨਹੀਂ ਹੋ ਜਾਂਦਾ ਪਰਮੇਸ਼ਰ ਵਿੱਚ। ਇਸੇ ਤਰ੍ਹਾਂ ਜਿਹੜੇ ਲੰਮੇ ਕੇਸ ਹੈ, ਜੂੜਾ ਜਾ ਲਾਹ ਕੇ ਕਿਸੇ ਨਾਈ ਤੋਂ ਸਿਰ ਮੂੰਹ ਜਾ ਮਨਾ ਲਈਏ, ਮੂੰਡ ਵਡਾਇਆ ਜੇ ਗੁਰ ਪਾਈਏ ਹਉ ਗੁਰ ਕੰਕੀਨੀ ਗੰਗਾ ਥਾ, ਮੂੰਡ ਵਡਾਏ ਜੋ ਸਿੱਧ ਪਾਈ ਮੁਕਤੀ ਭੇਟ ਨਾ ਗਈ ਆ ਕਾਈ। ਉਹ ਕਬੀਰ ਸਾਹਿਬ ਜੀ ਨੇ ਕਿਹਾ ਅਤੇ ਗੁਰੂ ਨਾਨਕ ਸਾਹਿਬ ਜੀ ਵੀ, ਜੇ ਜੇ ਸਿਰ ਮੂੰਹ ਮਨਾਉਣ ਨਾਲ ਹੀ ਕਹਿੰਦੇ ਕੁਝ ਪ੍ਰਾਪਤ ਹੁੰਦਾ ਹੋਵੇ, ਫਿਰ ਤਮਾਮ ਨੇ ਕਹਿੰਦੇ ਜਾ ਕੇ ਸਿਰ ਮੂੰਹ ਮਨਾਇਆ ਹੀ ਹੈ, ਉੱਥੇ ਨਾਈ ਮਨਾ ਲੈਂਦੇ ਫਿਰ ਨਾਈ ਗੁਰੂ ਹੋ ਗਏ ਸਾਰਿਆਂ ਦੇ। ਉਹੀ ਕੈਂਚੀ ਦੇ ਉਸਤਰਾ ਲੈ ਕੇ ਦਾਲੇ ਹੁੰਦੇ ਨੇ ਗੰਗਾ 'ਤੇ, ਇਹ ਸਿਰ ਮੂੰਹ ਮਨਾ ਕੇ ਆਏ, ਉੱਥੇ ਅਸੀਂ ਗੁਰੂ ਧਾਰ ਕੇ ਆਏ ਹਾਂ। ਮਹਾਰਾਜ ਕਹਿੰਦੇ ਉਹ ਸਿਰ ਮੂੰਹ ਮਨਾਉਣ ਨਾਲ ਵੀ ਪਰਮੇਸ਼ੁਰ ਨਾਲ ਨਹੀਂ ਜੁੜ ਜਾਂਦਾ, ਅਤੇ ਕੋਈ ਮੁਕਤ ਨਹੀਂ ਹੋ ਜਾਂਦਾ, ਭੇਡਾਂ ਸਾਰੀਆਂ ਬੁੰਨੀਆਂ ਹੀ ਜਾਂਦੀਆਂ। ਹਰ ਹੋ ਜਾਏ ਇੱਥੇ ਆ 50-50 ਰੁਪਈਏ ਦੇ ਕੇ ਇੱਥੇ ਸਿਰ ਮੂੰਹ ਮਨਾਉਂਦੇ ਨੇ, ਇਹ ਹੁਣ ਕੋਈ ਪਰਮੇਸ਼ੁਰ ਨਾਲ ਥੋੜ੍ਹਾ ਜੁੜ ਜਾਂਦੇ। ਇਸ ਤਰ੍ਹਾਂ ਮੁੰਡ ਮੁੰਡਾਇਆ ਸਿਰ ਮੂੰਹ ਮਨਾਇਆ ਵੀ ਜੁੜਨਾ ਨਹੀਂ ਹੁੰਦਾ ਪਰਮੇਸ਼ੁਰ ਵਿੱਚ। ਜੋਗ ਨਾ ਸਿੰਘੀ ਵਾਈਐ, ਇਸ ਤਰ੍ਹਾਂ ਕਹਿੰਦੇ ਸਿੰਘ ਜਾ ਲੈ ਕੇ ਉਹਨੂੰ ਵਜਾਉਣ ਨਾਲ ਵੀ ਪਰਮੇਸ਼ੁਰ ਨਾਲ ਜੁੜਨਾ ਨਹੀਂ ਹੁੰਦਾ ਹੈ। ਅੰਜਨ ਮਾਹਿ ਨਿਰੰਜਨ ਰਹੀਐ, ਇਹ ਤਾਂ ਜਿਹੜਾ ਅੰਜਨ ਰੂਪ ਹੈ ਨਾ, ਕਾਲਖ ਰੂਪ ਸੰਸਾਰ ਹੈ ਜਾਂ ਕਾਲਖ ਰੂਪ ਜਿਹੜੀ ਮਾਇਆ ਹੈ, ਉਹਦੇ ਵਿੱਚ ਰਹਿੰਦਿਆਂ ਹੋਇਆਂ ਨਿਰੰਜਨ ਰਹੀਐ, ਇਸ ਮਾਇਆ ਦੀ ਕਾਲਖ ਤੋਂ ਰਹਿਤ ਹੋ ਕੇ ਰਹੀਏ। ਜੋਗ ਜੁਗਤ ਇਵ ਪਾਈਐ, ਇਵ ਜੁਗਤ ਜੋਗ ਪਾਈਐ, ਸਵਾਸ ਇਸ ਜੁਗਤੀ ਦੁਆਰਾ ਪਰਮੇਸ਼ੁਰ ਜੋਗ ਕੀ ਜੁੜਨਾ ਪਾਈਦਾ ਹੈ, ਜਾਂ ਇਸ ਲਈ ਜਿਹੜੀ ਜੋਗ ਦੀ ਜੁਗਤੀ ਇਸ ਤਰ੍ਹਾਂ ਪਾਈ ਦੀ ਹੈ। ਗੱਲੀ ਜੋਗ ਨਾ ਹੋਈ, ਨਿਰਿਆ ਕਹਿੰਦੇ ਗੱਲਾਂ ਕੀਤੀਆਂ ਹੋਇਆ ਵੀ ਜੋਗ ਨਹੀਂ ਹੋ ਜਾਂਦਾ। ਪਤੰਜਲੀ ਦੀਆਂ ਗੱਲਾਂ ਸਿੱਖ ਲਏ, ਚਿਤ ਬਿਰਤੀ ਨਿਰੋਧਾ ਸਾ ਜੋਗਾ, ਚਿਤ ਬਿਰਤੀ ਦੀਆਂ ਨਿਰੋਧ ਕਰ ਲੈਣਾ ਇਹਦਾ ਨਾਂ ਜੋਗ ਹੈ। ਇਹ ਗੱਲਾਂ ਕਰ ਲਈਆਂ, ਚਿਤ ਬਿਰਤੀ ਦਾ ਨਿਰੋਧ ਕੀਤਾ, ਨਾ ਚਿਤ ਦੀ ਚਿਤਵਣੀ ਹਟਾਈ, ਨਾ ਬਿਰਤੀ ਜਦੋਂ ਉੱਥੇ ਕੰਟਰੋਲ ਕੀਤਾ, ਮਨ ਕਿਤੇ ਫਿਰੀ ਜਾਂਦਾ ਚਿਤ ਕਿਤੇ ਫਿਰੀ ਜਾਂਦਾ ਹੈ। ਨਿਰੀਆਂ ਗੱਲਾਂ ਜੋਗ ਦੀਆਂ ਕੀਤੀਆਂ ਹੋਇਆ ਪਰਮੇਸ਼ੁਰ ਵਿੱਚ ਜੁੜਨਾ ਨਹੀਂ ਹੋ ਜਾਂਦਾ ਹੈ। ਏਕ ਦ੍ਰਿਸ਼ਟ ਕਰ ਸੰਸਾਰ ਜਾਣੈ, ਇੱਕ ਕਹਿੰਦੇ ਗਿਆਨ ਦੀ ਦ੍ਰਿਸ਼ਟੀ ਕਰਕੇ ਸਾਰਿਆਂ ਵਿੱਚ ਵਾਹਿਗੁਰੂ ਨੂੰ ਸਮਝ ਇੱਕੋ ਜਿਹਾ ਜਾਣੇ। ਜੋਗੀ ਕਹੀਐ ਸੋਈ, ਜਿਹੜਾ ਕਹਿੰਦੇ ਜਾਣਦਾ ਹੈ ਇੱਕ ਸਮਾਨ ਵੀ ਸਾਰਿਆਂ ਵਿੱਚ ਉਹੀ ਹੈ, ਉਹੀ ਜੁੜਿਆ ਹੋਇਆ ਜੋਗੀ ਕਿਹਾ ਜਾਂਦਾ ਹੈ। ਰਹਾਉ ਜੋਗ ਨਾ ਬਾਹਰ ਮੜੀ ਮਸਾਣੀ, ਇਸ ਤਰ੍ਹਾਂ ਬਾਹਰ ਕਹਿੰਦੇ ਮੜੀਆਂ ਵਿੱਚ ਜਾ ਬੈਠੇ, ਮਸਾਣਾ ਵਿੱਚ ਸ਼ਮਸ਼ਾਨ ਭੂਮਿਕਾ ਵਿੱਚ ਬੈਠੇ, ਸਿਵਿਆਂ ਵਿੱਚ ਬੈਠੇ, ਉੱਥੇ ਵੀ ਕੋਈ ਵੀ ਜੁੜਨਾ ਨਹੀਂ ਹੁੰਦਾ ਪਰਮੇਸ਼ੁਰ। ਗੁੱਗੂ ਮੱਟ ਵਾਸੀ ਗਦੂਆ ਮਸਾਨ ਕਰੇ ਵਾਸ ਕਰਿਓ ਹੀ ਕਰਤ ਹੈ ਗੁਰੂ ਕਲਗੀਧਰ ਜੀ ਨੂੰ ਕੁੱਕੂ ਜਿਹੇ ਨੇ, ਉਹ ਮਟਾਂ ਵਿੱਚ ਹੀ ਰਹਿੰਦੇ ਉੱਲੂ ਵਗੈਰਾ ਚੋਂ ਗਿੱਦੜ। ਇਸ ਤਰ੍ਹਾਂ ਮਸਾਣਾਂ ਵਿੱਚ ਜਿਹੜੇ ਗਦੂ ਹੈ ਵਾਸਾ ਹੀ ਕਰਦੇ, ਉਹ ਕਹਿੰਦੇ ਮੜਿਆ ਮਸਾਣਾਂ ਵਿੱਚ ਵੀ ਬੈਠ ਕੇ ਬਾਹਰ ਪਰਮੇਸ਼ੁਰ ਵਿੱਚ ਜੁੜਨਾ ਨਹੀਂ ਹੋ ਜਾਂਦਾ ਹੈ। ਜੋਗ ਨਾ ਤਾੜੀ ਲਾਈਐ, ਨਿਰੀ ਅੱਖਾਂ ਜੀ ਮੀਚ ਕੇ ਸਮਾਧੀ ਲਾ ਬੈਠੀ, ਅੱਖਾਂ ਮੀਚ ਬੈਠੀਏ ਫਿਰ ਵੀ ਜੁੜਨਾ ਨਹੀਂ ਹੁੰਦਾ ਹੈ। ਅਜਰੇ ਬਿੱਲੇ ਬਿੱਲੀਆਂ ਜੀ ਹੈ ਅਤੇ ਬਗਲੇ ਹੈ, ਅੱਖਾਂ ਜਾਂ ਮੀਚ ਕੇ ਬਹਿ ਜਾਂਦੇ ਵੀ ਸਮਾਧੀ ਬੜੀ ਲਾਉਂਦੇ, ਬਿਲਕੁਲ ਨਹੀਂ ਹਿਲਦੇ ਚਿਲਦੇ, ਕਿਉਂਕਿ ਸ਼ਿਕਾਰ ਤਾਂ ਫੜਨਾ ਹੀ ਹੈ ਨਾ ਫਿਰ ਇਸ ਸਿੰਘ, ਬਗਲੇ ਨੇ ਵੀ ਡੱਟ ਇਸ ਨੂੰ ਪੈਣਾ ਹੈ ਅਤੇ ਬਿੱਲੇ ਬਿੱਲੀਆਂ ਨੇ ਵੀ ਉਹ ਸ਼ਿਕਾਰ ਫੜਨ ਵਾਸਤੇ ਅੱਖਾਂ ਵੇਚਣਾ ਉਜਤਾ ਨਹੀਂ ਕਹੀ ਸ਼ਰਧਾ ਨਾਲ। ਉਹ ਕਹਿੰਦੇ ਜਿਹੜਾ ਕੋਈ ਅੱਖਾਂ ਜੀਆਂ ਵੇਚ ਕੇ ਬਹਿ ਜਾਣਾ ਡੋਲ ਹੋ ਕੇ, ਇਸ ਤਰ੍ਹਾਂ ਦੀ ਇਹ ਪਖੰਡੀ ਸਮਾਧੀ ਜੀਵ ਹੱਤਿਆ ਕਰਨ ਲਈ ਜੁੜਨਾ ਨਹੀਂ ਹੁੰਦਾ ਹੈ। ਜੋਗ ਨਾ ਦੇਸ ਦਿਸੰਤਰ ਭਵਿਆ, ਇਸੇ ਤਰ੍ਹਾਂ ਦੇਸਾਂ ਦੇਸਾਂ ਦੇ ਅੰਦਰ ਭਵਿਆ ਕੀ ਫਿਰਨ ਨਾਲ ਵੀ ਪਰਮੇਸ਼ੁਰ ਨਾਲ ਜੁੜਨਾ ਨਹੀਂ ਹੁੰਦਾ, ਕਈ ਫਿਰੀ ਤੁਰੀ ਜਾਂਦੇ ਆ। ਜੇ ਉਹਨਾਂ ਨੂੰ ਪੁੱਛੀਏ ਕਿਉਂ ਬਾਬਾ ਜੀ ਕਿਉਂ ਨਹੀਂ ਬਹਿੰਦੇ, ਕਹਿੰਦੇ ਸ਼ਾਸਤਰ ਮੈਂ ਐਸਾ ਲਿਖਿਆ ਵੀ ਜਿਤਨੀ ਧਰਤੀ ਕੀ ਤੁਸੀਂ ਕਹਿੰਦੇ ਪਰਿਕਰਮਿਆ ਕਰ ਲਓ, ਜਿਤਨੀ ਧਰਤੀ 'ਤੇ ਵਿਚਰਿਆ ਅਗਲੇ ਸਾਲ ਤੁਹਾਡਾ ਉਹਨੇ ਥਾਂ 'ਤੇ ਕਹਿੰਦੇ ਰਾਜ ਭਾਗ ਹੋ, ਪਾਤਸ਼ਾਹੀ ਕਾਇਮ ਹੋ ਜਾਓ। ਇਸ ਕਰਕੇ ਅਸੀਂ ਹੁਣ ਫਿਰ ਨਹੀਂ ਰਹੇ ਵੀ ਪਾਤਸ਼ਾਹ ਬਣਨਾ ਅਗਲੇ ਜਨਮ ਵਿੱਚ। ਇਸ ਤਰ੍ਹਾਂ ਦੇ ਭੁਲੇਖੇ ਵਿੱਚ ਹੀ ਤੁਰੀ ਜਾਂਦੇ ਦੇਸਾਂ ਦੇਸਾਂ ਡਾਂਗ 'ਤੇ ਡੇਰਾ ਰੱਖਦੇ ਨੇ, ਖੜਦੇ ਹੀ ਨਹੀਂ ਕਿਤੇ। ਇਸ ਕਰਕੇ ਦੇਸਾਂ ਦੇਸਾਂ ਅੰਦਰ ਵੀ ਫਿਰਿਆ ਹੋਇਆ ਪਰਮੇਸ਼ੁਰ ਨਾਲ ਜੁੜਨਾ ਨਹੀਂ ਹੁੰਦਾ। ਇਹ ਭਟਕਣਾ ਤਾਂ ਹੋ ਸਕਦਾ ਹੈ, ਕਈ ਵਾਰੀ ਤਾਂ ਫਿਰਨ ਵਾਲਿਆਂ ਨੂੰ ਕੋਈ ਮਰਿਆ ਨੂੰ ਵੀ ਨਹੀਂ ਚੁੱਕਦਾ, ਸੰਸਕਾਰ ਵੀ ਨਹੀਂ ਕਰਦਾ, ਕੋਈ ਪਾਠ ਪੂਜਾ ਨਹੀਂ ਕਰਾਉਂਦਾ ਹੁੰਦਾ। ਇਸ ਕਰਕੇ ਟਿਕ ਕੇ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੀਦੀ ਹੈ। ਜੋਗ ਨਾ ਤੀਰਥ ਨਾਈਐ, ਹਾਏ ਇਸ ਤਰ੍ਹਾਂ ਕਿਸੇ ਤੀਰਥਾਂ ਤੇ ਜਾ ਕੇ ਸ਼ਰਧਾ ਤੋਂ ਬਗੈਰ ਨਹਾਈਏ ਫਿਰ ਵੀ ਜੁੜਨਾ ਨਹੀਂ ਹੁੰਦਾ ਹੈ। ਤੀਰਥੇ ਨਿਵਾਰਨ ਨਾਤੇ ਹਰਕਾ ਨਾਮ ਨਾ ਪਾਇਆ, ਵਪਾਵ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਗ ਜੰਪੁਰ ਬਾਅਦ ਖਰੇ ਕਲੰਕ। ਬਾਣੀ ਵਿੱਚ ਲਿਖਿਆ ਹੈ ਵੀ ਪਹਿਲਾਂ ਤਾਂ ਕੰਮ ਪੰਜਾਂ ਦੇ ਵੱਸ ਹੋਇਆ ਪਾਪ ਕਰਦਾ ਹੈ, ਫਿਰ ਤੀਰਥਾਂ 'ਤੇ ਮਾੜਾ ਜਿਹਾ ਨਹਾ ਕੇ ਦੀਆਂ ਤਾਂ ਹੁਣ ਸਾਰੇ ਲੱਥ ਗਏ, ਬਹੁਰ ਕਮਾਵੈ ਹੋਏ ਨਿਸੰਗ, ਫਿਰ ਉੱਥੋਂ ਆ ਕੇ ਕਹਿੰਦੇ ਨਿਸ਼ੰਕ ਹੋ ਕੇ ਫਿਰ ਕਰਨ ਲੱਗ ਜਾਂਦਾ ਪਾਪ, ਫਿਰ ਵੱਢਣ ਟੁੱਕਣ ਲੱਗ ਜਾਂਦਾ। ਕਹਿੰਦੇ ਚਲੋ ਕੋਈ ਨਾ, ਫਿਰ ਨਾ ਆਵਾਂਗੇ, ਫਿਰ ਪਾਪ ਲਾ ਆਵਾਂਗੇ ਅਸੀਂ। ਓਮ ਨਿਸ਼ੰਕ ਹੋ ਕੇ ਨਿਡਰ ਹੋ ਕੇ ਫਿਰ ਘੁਮਾਉਂਦਾ ਤੀਰ ਯਾਤਰਾ ਕਰਕੇ, ਫਿਰ ਇਹੋ ਜਿਹਾ ਨੂੰ ਦੰਡ ਮਿਲਦਾ ਜੰਪੁਰ ਬਾਅਦ ਖਰੇ ਕਲੰਕ। ਇਹੋ ਜਿਹੇ ਕਲੰਕੀ ਕੀਤੇ ਜਾਂਦੇ ਆ, ਉਹਨਾਂ ਦੇ ਮੂੰਹ 'ਤੇ ਕਾਲ ਸਲਾਈ ਜਾਂਦੀ, ਜੰਪੁਰੀ ਵਿੱਚ ਬੰਨ ਕੇ ਚਲਾਏ ਜਾਂਦੇ ਆ, ਨੂੜ ਕੇ ਲਿਜਾਇਆ ਜਾਂਦਾ ਇਹੋ ਜਿਹਿਆਂ ਨੂੰ। ਇਹ ਤੀਰਥਾਂ 'ਤੇ ਨਹਾ ਕੇ ਮਗਰੋਂ ਘਰ ਆ ਕੇ ਉਹ ਫਿਰ ਨਿਡਰ ਹੋ ਕੇ ਸਭ ਕੁਝ ਖਾਈ ਪੀ ਜਾਂਦੇ, ਸਭ ਪਾਪ ਕਰੀ ਜਾਂਦੇ। ਇਸ ਕਰਕੇ ਮਹਾਰਾਜ ਕਹਿੰਦੇ ਨਿਰੇ ਸ਼ਰਧਾ ਤੋਂ ਬਗੈਰ ਤੀਰਥਾਂ ਨਹਾਉਣ 'ਤੇ ਵੀ ਕੋਈ ਜੁੜਨਾ ਨਹੀਂ ਹੁੰਦਾ ਪਰਮੇਸ਼ਰ ਨਾਲ। ਅੰਜਨ ਮਾਹਿ ਨਿਰੰਜਨ ਰਹੀਐ, ਇੱਦਾਂ ਸ਼ਰਧਾ ਭਾਵਨਾ ਨਾਲ ਜਾ ਕੇ ਕਿਸੇ ਤੀਰਥ 'ਤੇ ਇਸ਼ਨਾਨ ਕਰੇ ਫਿਰ ਬੇਅੰਤ ਬੇਅੰਤ ਫਲ ਹੈ। ਅੰਮ੍ਰਿਤਸਰ ਹੁਣ ਜਾਏ ਅਤੇ ਉੱਥੇ ਹਰ ਕੀ ਪੌੜੀ ਸਾਰੇ ਇੱਧਰ ਉੱਧਰ ਇਸ਼ਨਾਨ ਕਰਕੇ ਮੱਥਾ ਟੇਕ ਕੇ ਘਰ ਆ ਕੇ ਪੀ ਲਏ ਸ਼ਰਾਬ, ਫਿਰ ਕੋਈ ਫਾਇਦਾ ਹੋਊਗਾ? ਜਾਂ ਉੱਥੇ ਹੀ ਕਹਿੰਦੇ ਗੁਰੂ ਰਾਮਦਾਸ ਸਰਾਮ ਵਿੱਚ ਕਰ ਲਏ ਕਰਜ਼ਾ, ਕਰਜ਼ਾ ਫਿਰ ਕਿੰਨਾ ਕੁ ਫਲ ਹੋ ਜਾਊ। ਜਾਂ ਉੱਥੇ ਬਿਨਾਂ ਨਹਾਤੇ ਧੋਤੇ ਤੋਂ ਪੀਤੀ ਪੂਤੀ ਜਾ ਕੇ ਤੇ ਉਵੇਂ ਬੜ ਜੇ ਹਰਿਮੰਦਰ ਵਿੱਚ, ਕੀ ਲਾਭ ਹੋਊਗਾ? ਇਹ ਤਾਂ ਕੋਈ ਜਿਹੜਾ ਨਿਯਮ ਹੈ ਅਸੂਲ, ਉਹਦੇ ਵਿੱਚ ਰਹਿ ਕੇ ਭਾਵਨਾ ਨਾਲ ਕਿਸੇ ਤੀਰਥ 'ਤੇ ਨਹਾਏ ਫਿਰ ਤਾਂ ਫਲ ਹੈ। ਪੜ੍ਹਦਾ ਹੋਇਆ ਇਸ਼ਨਾਨ ਕਰਦਿਆ ਹੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ, ਪਾਪ ਕਮਾਤੇ ਨਿਰਮਲ ਹੋਏ, ਕਰ ਇਸ਼ਨਾਨਾ ਗੁਰਪੂਰਾ ਕੀਨੇ ਦਾਨਾ। ਇਹ ਸਾਰਾ ਨਿਯਮ ਕਰੇ, ਇਸ਼ਨਾਨ ਕਰਦਾ ਇਹ ਸ਼ਬਦ ਪੜ੍ਹੇ, ਉਦੋਂ ਬਾਅਦ ਫਿਰ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਹੱਥ ਜੋੜ ਕੇ ਬਹਿ ਜਾਏ, ਕੀਰਤਨ ਸੁਣੇ ਘੰਟਾ ਅੱਧਾ ਘੰਟਾ, ਕੜਾਹ ਪ੍ਰਸ਼ਾਦੀ ਦੇ ਕਰਕੇ ਮਾਰਨ ਭੋਗ ਲਵਾਵੇ, ਬਾਅਦ ਵਿੱਚ ਘਰ ਆ ਕੇ ਵੀ ਇਹੀ ਕੁਛ ਕਰੀ ਜਾਏ, ਫਿਰ ਤੀਰਥ ਯਾਤਰਾ ਦਾ ਬੇਅੰਤ ਫਲ ਹੈ। ਨਹੀਂ ਤਾਂ ਨਿਰਾਏ ਸ਼ਰਧਾ ਤੋਂ ਬਗੈਰ ਉੱਥੇ ਜਾ ਕੇ ਨਹਾ ਲੈਣਾ, ਫਿਰ ਤਾਂ ਜਿਹੜੀਆਂ ਡੱਡੂ ਮੱਛੀ ਉੱਥੇ ਰੋਜ਼ ਹੀ ਉਹ ਨਹਾਈ ਜਾਂਦੇ ਹੈ, ਰੋਜ਼ ਪਾਣੀ ਵਿੱਚ ਰਹਿੰਦੇ ਆ, ਕੋਈ ਫਲ ਨਹੀਂ ਹੁੰਦਾ ਹੈ ਉਹਨਾਂ ਨੂੰ। ਜੋਗ ਜੁਗਤ ਇਵ ਪਾਈ ਹੈ, ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀ ਹੈ, ਜਿਹੜੀ ਅੰਜਨ ਕਾਲਖ ਰੂਪ ਮਾਇਆ ਉਹਦੇ ਵਿੱਚ ਰਹਿੰਦੇ ਆ, ਨਿਰੰਜਨ ਉਹਦੀ ਕਾਲਖ ਤੋਂ ਰਹਿਤ ਹੋ ਕੇ ਰਹੀਏ। ਯੋਗ ਜੁਗਤ ਇਹ ਪਾਈਏ, ਇਹ ਵੀ ਜੁਗਤ ਯੋਗ ਪਾਈ, ਜੁਗਤੀ ਨਾਲ ਉਸ ਪਰਮੇਸ਼ੁਰ ਵਿੱਚ ਜੁੜਨਾ ਪਾਈਦਾ ਹੈ। ਸਤਿਗੁਰ ਭੇਟੇ ਤਾ ਸਹਸਾ ਟੂਟੇ, ਮੇਰੇ ਕੋਲ ਟੁੱਟ ਭੇਟਾ ਟੁੱਟਾ ਕਰਿਆ ਹੋਇਆ ਹੈ, ਇਹ ਛਪਾਈ ਮੇਰੇ ਗਲਤ ਛਪ ਗਿਆ ਹੈ। ਜਾਓ ਕਈ ਵਾਰੀ ਜਿਹੜੀ ਫੋਟੋ ਕਾਪੀ ਆ ਪ੍ਰੈਸ ਆ ਉਹਦੇ ਵਿੱਚ ਅੱਖਰ ਉੱਖਰ ਮਿਸ ਜਾਂਦੇ, ਲਾਵਾਂ ਰਹਿ ਜਾਂਦੀਆਂ, ਇਹ ਰਹੀਆਂ ਹੋਈਆਂ। ਸਤਿਗੁਰ ਭੇਟਾ ਤਾਂ ਸਹਿਸਾ ਟੁੱਟਾ, ਉਹ ਸ਼ੁੱਧ ਪਾਠ ਜਿਸ ਨੂੰ ਸਤਿਗੁਰੂ ਮਿਲਦਾ ਹੈ ਉਹਦਾ ਪ੍ਰਮਾਣਗਤ ਪਰਮੇਗਤ ਜਿਹੜਾ ਸੰਸਾਰ ਟੁੱਟ ਜਾਂਦਾ ਖਤਮ ਹੁੰਦਾ ਹੈ, ਧਾਵਤ ਵਰਜ ਰਹਾਈਐ, ਜਿਹੜਾ ਧਾਉਂਦਾ ਹੋਇਆ ਮਨ ਇਹਨੂੰ ਕਹਿੰਦੇ ਵਰਜ ਕੇ ਰੋਕ ਕੇ ਰਹਾਈਐ ਕੇ ਰੱਖੀਦਾ ਹੈ, ਨਿਜਰ ਚਰੈ ਸਹਿਜ ਧੁਨ ਲਾਗੈ, ਨਿਜਰ ਚਰੈ ਇੱਕ ਰਾਸ ਕਹਿੰਦੇ ਜਿਹੜਾ ਉਹ ਸਹਿਜ ਜਿਹੜਾ ਸ਼ਾਂਤੀ ਜਿਹੜੀ ਸ਼ਾਂਤੀ ਵਾਲੀ ਧੁਨੀ ਹੈ, ਸ਼ਾਂਤੀ ਦੇਣ ਵਾਲੀ ਆਵਾਜ਼ ਉਹਦੇ ਵਿੱਚ ਜਦੋਂ ਕਹਿੰਦੇ ਮਨ ਲੱਗ ਜਾਂਦਾ ਹੈ, ਬਿਰਤੀ ਲੱਗ ਜਾਂਦੀ ਹੈ, ਇੱਕ ਰਾਸ ਜਿਹੜਾ ਕੋਈ ਬ੍ਰਹਮਾਨੰਦ ਰੂਪੀ ਝਰਨਾ ਉਹ ਝਰਦਾ ਹੈ, ਘਰ ਹੀ ਪਰਚਾ ਪਾਈਏ, ਘਰ ਦੇ ਵਿੱਚ ਹੀ ਪ੍ਰੇਮ ਰੂਪ ਪਰਚਾ ਪਾ ਲਈਦਾ ਹੈ, ਪ੍ਰੇਮ ਨਾਲ ਵਾਹਿਗੁਰੂ ਵਿੱਚ ਜੁੜੇ ਰਹੀਦਾ ਹੈ। ਅੰਜਨ ਮਾਹੇ ਨਿਰੰਜਨ ਰਹੀਏ, ਅੰਜਨ ਰੂਪ ਕਾਲਖ ਰੂਪ ਮਾਇਆ ਦੇ ਵਿੱਚ ਨਹਿੰਦੇ, ਇਸਦੀ ਕਾਲਖ ਤੋਂ ਰਹਿਤ ਹੋਈਏ, ਮਾਇਆ ਕਰਕੇ ਪਾਪ ਗੁਨਾਹ ਕਰੀ ਨਾ ਕਰੀਏ, ਜੋਗ ਜੁਗਤ ਇਬ ਪਾਈਏ, ਜੁਗਤੀ ਦੁਆਰਾ ਜੋਗ ਪਾਈਏ, ਜੁੜਨਾ ਪਾਈ ਦਾ ਪਰਮੇਸ਼ਰ ਨਾਲ, ਨਾਨਕ ਜੀਵ ਤਿਆ ਮਰ ਰਹੀਏ, ਸਤਿਗੁਰੂ ਜੀ ਕਹਿੰਦੇ ਜੀਵਤ ਭਾਵ ਤੋਂ ਹਮੇਸ਼ਾ ਮਰ ਕੇ ਰਹੀਏ, ਜਿੱਧਰ ਜੀਰੇ ਉਧਰੋਂ ਮਰ ਰਹੀਏ, ਜਿੱਧਰ ਮਰੇ ਉਧਰ ਜਿਉਂਦਿਆਂ ਹੋ ਰਹੀਏ, ਅਸੀਂ ਪਰਮੇਸ਼ਰ ਦੀ ਤਰਫੋਂ ਮਰੇ ਪਏ, ਸੰਸਾਰ ਵੱਲੀ ਜੀ ਰਹੇ ਹਾਂ, ਸੰਸਾਰ ਵੱਲੋਂ ਪਰਖ ਮਰ ਕੇ ਅਤੇ ਪਰਮੇਸ਼ਰ ਦੀ ਤਰਫ ਜਿਹੜਾ ਸਾਵਧਾਨ ਹੋ ਜਾਣਾ ਉਧਰ ਲੱਗ ਜਾਣਾ, ਇਹ ਜੀਵਤ ਰਹੀਏ, ਐਸਾ ਜੋਗ ਕਮਾਈਏ, ਇਸ ਤਰ੍ਹਾਂ ਦਾ ਕਹਿੰਦੇ ਜਿਹੜਾ ਭਗਤੀ ਯੋਗ ਹੈ ਉਹਨੂੰ ਕਮਾਉਣਾ ਕਰੀਏ, ਵਾਜੇ ਬਾਜੋ ਸਿੰਘੀ ਵਾਜੇ, ਜਿਹੜੇ ਬਾਹਰਲੇ ਬਾਜੇ ਇਹਨਾਂ ਦੇ ਬਾਜੋ ਕੀ ਹੈ ਬਿਨਾਂ, ਅੰਦਰ ਜਿਹੜੀ ਕਹਿੰਦੇ ਸੁਰਤ ਵਿੱਚ ਉਹ ਨਾਮ ਦਾ ਜਾਪ ਹੋਣਾ ਸੁਣੇ, ਜੀ ਸਿੰਘੀ ਵਜਣਾ ਕਰੇ, ਤਾਂ ਨਿਰਭਉ ਪਦ ਪਾਈਐ, ਜਿਹੜਾ ਅਨੁਭਉ ਤੋਂ ਦਰ ਤੋਂ ਰਹਿਤ ਅਹੁਦਾ ਹੈ ਉਹ ਨਿਰਭਉ ਸਰੂਪ, ਨਿਰਭਉ ਵਸੈ ਸਗਲ ਭਉ ਮਿਟੈ, ਅਹੁਦਾ ਨਿਰਭੈ ਤੋਂ ਰਹਿਤ ਪਾ ਲਈਦਾ, ਭੈ ਤੋਂ ਰਹਿਤ ਹੋ ਜਾਈਦਾ ਹੈ, ਅੰਜਨ ਮਾਹਿ ਨਿਰੰਜਨ ਰਹੀਐ, ਨਾਨਕ ਸਾਹਿਬ ਵੀ ਕਹਿ ਰਹੇ ਹੈ ਸਿੱਧੋ ਅੰਜਨ ਜਿਹੜੀ ਕਾਲਖ ਰੂਸ ਮਾਇਆ ਹੈ, ਕਾਲਖ ਰੂਸ ਸੰਸਾਰੇ ਦੇ ਵਿੱਚ ਰਹਿੰਦੇ ਆ, ਇਹਦੀ ਕਾਲਖ ਤੋਂ ਇਹਦੇ ਪਾਪਾਂ ਤੋਂ ਬਚ ਰਹੀਏ, ਜੋਗ ਜੁਗਤ ਤਾਉ ਪਾਈਐ, ਨਿਰੰਜਨ ਰਹੀਐ ਜਿਹੜਾ ਮਾਇਆ ਤੋਂ ਕਾਲਖ ਰਹਿਤ ਪਰਮੇਸ਼ਰ ਉਹਦੀ ਸ਼ਰਨ ਵਿੱਚ ਰਹੀਏ, ਐਸੇ ਵੀ ਅਰਥ ਜੋਗ ਜੁਗਤ ਤਾਉ ਪਾਈਐ, ਤਾਂ ਵੀ ਇਹ ਜੁਗਤੀ ਦੁਆਰਾ ਜੋਗ ਪਾਈਦਾ ਉਹਦੇ ਵਿੱਚ ਜੁੜਨਾ ਪਾ ਲਈਦਾ ਹੈ, ਚੌਪਈ ਸੁਣੋ ਨਾਥ ਹਮਰਾ ਇਹ ਜੋਗ, ਮਹਾਰਾਜ ਕਹਿੰਦੇ ਵੀ ਹੈ ਗੋਰਖ ਨਾਥ ਮਛਿੰਦਰ ਨਾਥ ਚਰਪਟ ਨਾਥ ਈਸ਼ਰ ਨਾਥ ਇਹ ਸਾਡਾ ਗੁਰੂ ਨਾਨਕ ਸਾਹਿਬ ਦਾ ਭਗਤੀ ਯੋਗ ਹੈ, ਪਾਏ ਪਰਮਾਤਮ ਜਾਏ ਵਿਜੋਗ, ਭਗਤੀ ਯੋਗ ਕਰਨ ਦੇ ਨਾਲ ਪਰਮਾਤਮਾ ਪਾ ਲਈਦਾ ਤੇ ਜਨਮਾਂ ਜਨਮਾਂ ਦੇ ਵਿਛੋੜੇ ਚਲੇ ਜਾਂਦੇ ਹਨ, ਸਹਿਜ ਯੋਗ ਸੰਤਨ ਮਤ ਐਸੇ, ਜਿਹੜੇ ਵੀ ਸੰਤ ਮਤ ਸੰਤ ਲੋਕ ਉਹਨਾਂ ਦੇ ਮਤ ਵਿੱਚ ਇਸ ਤਰ੍ਹਾਂ ਦਾ ਸਹਿਜ ਯੋਗ ਹੈ, ਸਹਿਜੇ ਦੁਆਰਾ ਸਹਿਜ ਦੁਆਰਾ ਪਰਮੇਸ਼ਰ ਵੀ ਜੁੜਨਾ ਜਾਂ ਗਿਆਨ ਦੁਆਰਾ ਉਹਦੇ ਵਿੱਚ ਜੁੜੇ ਰਹਿਣਾ ਜਾਂ ਇਸ ਤਰ੍ਹਾਂ ਸਹਿਜੋਗ ਹੌਲੀ ਹੌਲੀ ਉਹਦੇ ਵਿੱਚ ਜੁੜਨਾ, ਸੰਸੈ ਭਰਮ ਨਾ ਕੀਜੈ ਕੈਸੇ, ਇਸ ਤਰ੍ਹਾਂ ਇਸ ਜਿਹੜਾ ਸਹਿਜੋਗ ਇਹਦੇ ਵਿੱਚ ਕੋਈ ਸੰਸਾ ਨਾ ਕਰੀਏ ਵੀ ਇਹ ਕਿਵੇਂ ਹੋ ਸਕਦਾ ਵੀ ਭਰਮ ਨਾ ਕਰੀਏ ਕਿਸੇ ਤਰ੍ਹਾਂ ਦਾ ਵੀ ਸ਼ਾਇਦ ਇਹਦੇ ਵਿੱਚ ਕਾਮਯਾਬੀ ਹੋਊ ਕਿ ਨਾ ਹੀ ਹੋਊ, ਇਹ ਜਿਹੜਾ ਕੋਈ ਸਹਿਜੋਗ ਕਰੂਗਾ ਉਹਦਾ ਭਰਮ ਵੀ ਖਤਮ ਸੰਸੇ ਵੀ ਖਤਮ ਹੋ ਜਾਣਗੇ, ਸ੍ਰੀ ਮੁਖ ਵਾਕ ਦੀਖਿਆ ਆਖ ਬੁਝਾਇਆ, ਫਿਰ ਕਹਿਣ ਲੱਗੇ ਮਹਾਰਾਜ ਤੁਸੀਂ ਹੁਣ ਸਾਡੀ ਯੋਗ ਦੀ ਸਿੱਖਿਆ ਲੈ ਲਓ, ਆ ਸਿੱਖਿਆ ਨੂੰ ਕਹਿ ਦਿਓ ਇਹ ਸਿੱਖਿਆ ਲੈਣ ਯੋਗ ਦੀ ਇਹ ਕਰ ਲਿਆ ਕਰਨ, ਗੁਰੂ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੂੰ ਦੀਖਿਆ ਆਖ ਬੁਝਾਇਆ, ਜਿਹੜੀ ਦੀਖਿਆ ਦੇ ਕੇ ਗੁਰਮਤਿ ਦੀ ਸਿੱਖਿਆ ਦੇ ਕੇ ਆਖ ਕੇ ਮਹਾਰਾਜ ਨੇ ਸਮਝਾਇਆ ਹੋਏ ਭਾਵ ਗੁਰੂ ਨਾਨਕ ਸਾਹਿਬ ਨੇ ਗੁਰਮਤਿ ਸਿੱਖਿਆ ਸਿੱਖਿਆ ਦੇ ਕੇ ਸਮਝਾਇਆ ਹੋਏ ਸਿਫਤੀ ਸੱਚ ਸਮੇਵ ਇਹ ਜਿਹੜਾ ਸੱਚ ਸਰੂਪ ਹੈ ਉਹਦੀ ਸਿਫਤ ਕਰਨ ਦੇ ਵਿੱਚ ਸਮੇਕ ਵੀ ਸਮਾਇਆ ਹੋਵੇ ਤਿੰਨ ਕਹੋ ਕਿਆ ਉਪਦੇਸੀ ਹੈ ਕਹਿੰਦੇ ਤੁਸੀਂ ਵੀ ਕਿਆ ਉਪਦੇਸ਼ ਦੇਵੋਗੇ ਜਿਨ ਗੁਰ ਨਾਨਕ ਦੇਵ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਹੈ ਚੌਪਈ ਇਮ ਸੁਨ ਸਿੱਧ ਭਏ ਸੋ ਪ੍ਰਸੰਨ ਦੇਖਿਆ ਦਾ ਅਰਥ ਵੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਹੋਏ ਦਰਸ਼ਨ ਕੀਤੇ ਹੋਣ ਤੇ ਫਿਰ ਆਖ ਕੇ ਉਪਦੇਸ਼ ਸਮਝਾਇਆ ਬੁਝਾਇਆ ਹੋਵੇ ਆਪਣੇ ਮੁਖ ਦੁਆਰਾ ਉਪਦੇਸ਼ ਵੀ ਸਮਝਾਇਆ ਹੋਵੇ ਦਰਸ਼ਨ ਵੀ ਦਿੱਤੇ ਹੋਣ ਤੇ ਫਿਰ ਸਿਵ ਜਿਹੜਾ ਸੱਚ ਸਰੂਪ ਉਹਦੀ ਸਿਫਤੀ ਵਿੱਚ ਸਿਫਤ ਵਿੱਚ ਸੰਭਾਲ ਦਿੱਤਾ ਲੀਨ ਕਰ ਦਿੱਤਾ ਹੋਏ ਉਹੇ ਜਿਹਨੂੰ ਤੁਸੀਂ ਕਿਹਾ ਉਪਦੇਸ਼ ਦੇਵੋਗੇ ਜਿਨ੍ਹਾਂ ਦੇ ਗੁਰੂ ਨਾਨਕ ਦੇਵ ਜੀ ਐਸੇ ਸਿੱਖਿਆ ਗੁਰਮੰਤਰ ਦੇਣ ਵਾਲੇ ਗੁਰੂ ਹਨ ਚੌਪਾਈ ਇਮ ਸੁਨ ਸਿੱਧ ਭਏ ਸੋ ਪ੍ਰਸੰਨ ਇਸ ਤਰ੍ਹਾਂ ਯਥਾਰਥ ਵਚਨ ਸੁਣ ਕੇ ਜਿੰਨੇ ਸਿੱਧ ਸੀ ਬਹੁਤ ਹੀ ਪ੍ਰਸੰਨ ਹੋ ਗਏ ਸ੍ਰੀ ਨਾਨਕ ਤੁਮ ਰੂਪ ਸੋ ਧੰਨ ਕਹਿਣ ਲੱਗੇ ਹੇ ਗੁਰੂ ਅੰਗਦ ਸਾਹਿਬ ਜੀ ਤੁਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਹੀ ਸਰੂਪ ਹੋ ਧੰਨ ਹੋ ਉਚਿਤ ਜਾਨ ਤੁਮਕੋ ਦਈ ਗਾਦੀ ਗੁਰੂ ਨਾਨਕ ਸਾਹਿਬ ਨੇ ਯੋਗ ਜਾਣ ਕੇ ਤੁਹਾਨੂੰ ਆਪਣੀ ਗੱਦੀ ਬਖਸ਼ੀ ਹੈ ਸਿੱਖ ਉਧਾਰ ਕਰ ਅਹਿਲਾਦੀ ਵਾਹਿਗੁਰੂ ਸਿੱਖਾਂ ਤੇ ਅਹਿਲਾਦੀ ਪ੍ਰਸੰਨਤਾ ਕਰਕੇ ਇਹਨਾਂ ਨੂੰ ਸਿੱਖਾਂ ਦਾ ਉਧਾਰ ਕਰੋ ਤੁਸੀਂ ਕਰ ਆਦੇਸ਼ ਆਦੇਸ਼ ਚਲੇ ਹੈ ਆਪ ਜੀ ਨੂੰ ਆਦੇਸ਼ ਹੋਵੇ ਨਮਸਕਾਰ ਹੋਵੇ ਇਉਂ ਕਹਿੰਦੇ ਕਰਦੇ ਹੋਏ ਚਲੇ ਗਏ ਉੱਤਰ ਲੈ ਕਰ ਕਹਿਤ ਭਲੈ ਹੈ ਤਸੱਲੀ ਬਖਸ਼ ਉੱਤਰ ਲੈ ਕੇ ਜਵਾਬ ਲੈ ਕੇ ਕਹਿੰਦੇ ਵੀ ਗੁਰੂ ਅੰਗਦ ਸਾਹਿਬ ਜੀ ਬੜੇ ਚੰਗੇ ਬੜੇ ਮਹਾਨ ਹਨ ਸ੍ਰੀ ਨਾਨਕ ਕਲਯੁਗ ਮਹਿ ਭਾਰੇ ਜੀ ਕਹਿੰਦੇ ਵੀ ਸਵਾਏ ਮਾਨ ਗੁਰੂ ਨਾਨਕ ਸਾਹਿਬ ਜੀ ਕਲਯੁਗ ਚ ਭਾਰੀ ਅਵਤਾਰ ਹੋਏ ਧਰ ਅਵਤਾਰ ਅਧਿਕ ਨਰ ਤਾਰੇ ਉਹਨਾਂ ਨੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਅਵਤਾਰ ਧਾਰ ਕੇ ਭਾਰੀ ਪੁਰਸ਼ ਬਹੁਤੇ ਪੁਰਸ਼ ਧਾਰੇ ਮਾਰਗ ਸਕਲ ਸਰਾਹਤ ਗੋਰਖਨਾਥ ਦੇ ਸਵੇਰ ਜਿੰਨੇ ਸਿੱਧ ਨਾਥ ਹੈ ਸਾਰੇ ਰਸਤੇ ਵਿੱਚ ਗੁਰੂ ਮਹਾਰਾਜ ਦੀ ਸਲੋਤਾ ਕਰਦੇ ਗਏ ਉਚਿਤ ਲਖੇ ਨਿਜ ਥਲ ਥਿਤ ਕੀ ਕੀਏ ਗੁਰੂ ਨਾਨਕ ਸਾਹਿਬ ਜੀ ਨੇ ਵੀ ਯੋਗ ਜਾਣਿਆ ਤਾਂ ਆਪਣੇ ਥਾਂ ਇਹਨਾਂ ਨੂੰ ਇਸਤਤ ਕੀਤਾ ਹੈ ਇਮ ਸ੍ਰੀ ਅੰਗਦ ਉੱਤਰ ਦੀਨੇ ਕਹਿੰਦੇ ਹੇ ਸਰੋਤਾ ਜਨੋ ਇਉਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜਿਹੜੇ ਗੋਰਖਨਾਥ ਸਿੱਧ ਸੀ ਉਹਨਾਂ ਨੂੰ ਤਸੱਲੀ ਬਖਸ਼ ਉੱਤਰ ਦਿੱਤੇ ਸਿੱਖ ਚੌਂ ਦਿਸ ਵਿੱਚ ਆਪ ਅਸੀਨੇ ਆਹ ਸਿੱਖ ਚਾਰ ਛਪੇਰੇ ਬੈਠੇ ਹੈ ਵਿੱਚ ਆਪ ਬੈਠੇ ਸਨ ਉਹ ਕਹਿੰਦੇ ਸਿੱਖਾਂ ਦੇ ਸਾਹਮਣੇ ਬੈਠਿਆਂ ਇਹ ਸਿੱਧਾ ਨਾਥਾਂ ਨੂੰ ਤਸੱਲੀ ਬਖਸ਼ ਉੱਤਰ ਦੇ ਦਿੱਤਾ ਇਸ ਪ੍ਰਕਾਰ ਕੁਛ ਦਿਵਸ ਬਿਤਾਏ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਕੁਝ ਦਿਨ ਬਤੀਤ ਕੀਤੇ ਦਿਨ ਪ੍ਰਤ ਬਿਦਤ ਹੈ ਜਗ ਅਧਿਕਾਏ ਕਹਿੰਦੇ ਦਿਨੋ ਦਿਨੀ ਗੁਰੂ ਮਹਾਰਾਜ ਸੰਸਾਰ ਵਿੱਚ ਬਹੁਤਾ ਪ੍ਰਗਟ ਹੋ ਰਹੇ ਦਿੱਲੀ ਕਾ ਹਮਾਊ ਭਾਸ਼ਾਹੂ ਇੱਧਰ ਕਹਿੰਦੇ ਬਾਬਰ ਦੇ ਮਰਨ ਕਰਕੇ ਦਿੱਲੀ ਦਾ ਕਹਿੰਦੇ ਹਮਾਊ ਪਾਤਸ਼ਾਹ ਹੋ ਗਿਆ ਭਇਓ ਰਾਜ ਵੱਡ ਸਭ ਜਗ ਮਾਹੂ ਜਿਸ ਹਮਾਊ ਦਾ ਸਾਰੇ ਸੰਸਾਰ ਦੇ ਵਿੱਚ ਬਹੁਤ ਵੱਡਾ ਰਾਜ ਭਾਗ ਕਾਇਮ ਹੋ ਗਿਆ ਦੁਆ ਭਰਾਤਾ ਪਠਾਨ ਵੱਡ ਸੂਰੇ ਦੋ ਕਹਿੰਦੇ ਪ੍ਰਾਣ ਸੀ ਪਠਾਨ ਬੜੇ ਤਕੜੇ ਸੂਰਬੀਰ ਸਨ ਵੱਡ ਉਮਰਾਮ ਸੋ ਕੀਨ ਹਦੂਰੇ ਆਏ ਕਹਿੰਦੇ ਹਮਾਊ ਪਾਤਸ਼ਾਹ ਨੇ ਬੜੇ ਸੂਰਬੀਰ ਜਾਣ ਕੇ ਦੋਵੇਂ ਭਰਾਵਾਂ ਪਠਾਣਾਂ ਨੂੰ ਆਪਣੇ ਹਜ਼ੂਰੀ ਦਾ ਆਪਣੇ ਕਹਿੰਦੇ ਹਜ਼ੂਰੀ ਦੇ ਉਮਰਾਵ ਬਣਾ ਲਿਆ ਆਪਣੇ ਕੋਲ ਦੇ ਉਮਰਾਵ ਬਣਾ ਲਿਆ ਹੈ ਬਿਗਰ ਪਰੇ ਦਿੱਲੀ ਪਤ ਸੰਗ ਕਿਸੇ ਗੱਲ ਕਰਕੇ ਕਹਿੰਦੇ ਦਿੱਲੀ ਦਾ ਜਿਹੜਾ ਮਾਲਕ ਹਮਾਊ ਉਹਦੇ ਨਾਲੇ ਵਿਗੜ ਪਏ ਗਰਭ ਠਾਨ ਚਾਹਤ ਭੇ ਜੰਗ ਵੀ ਗਰਭ ਕਰਕੇ ਹੰਕਾਰ ਕਰਕੇ ਹਮਾਊ ਨਾਲ ਹੀ ਜੰਗ ਚਾਹੁਣ ਲੱਗ ਪਏ ਇਹੀ ਇਹੋ ਜਿਹੇ ਸਨ, ਇਹਨਾਂ ਨੂੰ ਹੰਕਾਰ ਹੋ ਗਿਆ ਹੈ। ਏਕ ਸਲੇਮ ਸ਼ਾਹ ਤਿਸ ਨਾਮ, ਪਠਾਣਾ ਦੇ ਨਾਮ ਦੱਸਦੇ ਆ ਜਿਹਨਾਂ ਨੂੰ ਕਹਿੰਦੇ ਪਾਰਸ਼ ਨੇ ਉਮਰਾ ਬਣਾਇਆ ਤੇ ਵਿਗੜ ਪਏ। ਇੱਕ ਪਠਾਣ ਦਾ ਨਾਮ ਸੀ ਸਲੇਮ ਸ਼ਾਹ, ਸ਼ੇਰ ਸ਼ਾਹ ਦੂਸਰ ਬਲ ਧਾਮ, ਦੂਸਰਾ ਕਹਿੰਦੇ ਸ਼ੇਰ ਸ਼ਾਹ ਸੀ ਬਲਦਾ ਕਰ ਹੀ ਸਲੇਮ ਸ਼ਾਹ ਜਿਹਨੇ ਨਾਮਦੇਵ ਨੂੰ ਫੜ ਕੇ ਇਹ ਕਿਹਾ ਸੀ ਵੀ ਅਜਾ ਤਾਂ ਗੁਰੂ ਜਾਂਦੀ ਕਰਦੇ ਸੱਤ ਘੜੀਆਂ ਦੇ ਅੰਦਰ, ਜਾਂ ਮੁਸਲਮਾਨ ਬਣ ਜਾ ਤੇ ਨਹੀਂ ਫਿਰ ਗਾਂ ਦੀ ਤਿਆਰੀ ਕਰ ਲਾ, ਤੈਨੂੰ ਨਹੀਂ ਰਹਿਣ ਦੇਣਾ ਹੈ। ਇਸ ਕਰਕੇ ਕਹਿੰਦੇ ਜਿਹੜਾ ਸਲੇਮ ਸ਼ਾਹ ਹੈ ਇਹ ਬੜਾ ਭਾਰੀ ਤਕੜਾ ਬਲੀ ਹੈ। ਦੂਜਾ ਭਰਾ ਸ਼ੇਰ ਸ਼ਾਹ ਸੀ ਬੱਲਾ ਘਰ, ਆਕੀ ਦੁਰਗ ਪ੍ਰਯਾਗ ਕਰ ਲੀਨਾ, ਦੋਵੇਂ ਭਰਾ ਪਠਾਣਾ ਨੇ ਕਹਿੰਦੇ ਜਿਹੜਾ ਪ੍ਰਯਾਗ ਰਾਗ ਦਾ ਕਿਲਾ ਉਹਨੂੰ ਜਾ ਕੇ ਆਕੀ ਕਰ ਲੈ, ਜਾਣੀ ਉਹਦੇ ਵਿੱਚ ਆਕੀ ਹੋ ਬੈਠੇ। ਸਕਲ ਸਮਾਜ ਯੁੱਧ ਕੋ ਕੀਨਾ, ਭਰਾਵਾਂ ਨੇ ਸਾਰਾ ਜੰਗ ਯੁੱਧ ਵਾਲਾ ਜਿਹੜਾ ਜੋ ਸਮਾਨ ਤਿਆਰ ਕਰ ਲਿਆ। ਸੁਨ ਹਮਾਊ ਨੇ ਕੀਨ ਚੜਾਈ, ਇਧਰ ਦਿੱਲੀ ਦਾ ਪਾਤਸ਼ਾਹ ਹਮਾਊ ਹੈ, ਜਦੋਂ ਇਹਨੇ ਸੁਣਿਆ ਵੀ ਉਹ ਤਾਂ ਪ੍ਰਯਾਗਰਾਜ ਕਿਲੇ ਵਿੱਚ ਆਕੀ ਹੋ ਬੈਠੇ ਜੰਗ ਕਰਨ ਲਈ ਤਿਆਰ ਹਨ, ਤੇ ਇਹਨੇ ਤਿਆਰੀ ਕਰ ਲਈ, ਇਹ ਚੜਾਈ ਕਰ ਦਿੱਤੀ। ਮੋਹ ਪੈ ਸੈਨਾ ਬਹੁ ਸਮਦਾਈ, ਹਮਾਊ ਆਪਣੇ ਮਨ ਵਿੱਚ ਖਿਆਲ ਕਰ ਰਿਹਾ ਵੀ ਮੇਰੇ ਕੋਲ ਬੜੀ ਤਕੜੀ ਤਕੜੀ ਫੌਜ ਹੈ। ਤਿਨਕੇ ਨਿਕਟ ਅਲਪ ਹੀ ਆਹੇ, ਉਹ ਜਿਹੜੇ ਦੋਵੇਂ ਪਠਾਨ ਉਹਨਾਂ ਦੇ ਕੋਲ ਤਾਂ ਫੌਜ ਐਵੇਂ ਥੋੜੀ ਬਹੁਤੀ ਹਤੋ ਕੇ ਬਾਦੋ ਚੜ ਇਮ ਚਾਹੇ, ਚੜ ਕੇ ਇਉਂ ਚਾਹੁੰਦਾ ਹੈ ਵੀ ਜਾਂ ਤਾਂ ਉਹਨਾਂ ਨੂੰ ਮੈਂ ਬੰਨ ਲਵਾਂਗਾ ਜਾਂ ਮਾਰ ਦੇਵਾਂਗਾ। ਪਹੁੰਚ ਪ੍ਰਯਾਗ ਜੰਗ ਕੋ ਠਾਣਾ, ਇਸ ਤਰ੍ਹਾਂ ਜਿਹੜਾ ਹਮਾਊ ਪਾਤਸ਼ਾਹ ਉਸਨੇ ਪ੍ਰਯਾਗਰਾਜ ਪਹੁੰਚ ਕੇ ਜੰਗ ਸ਼ੁਰੂ ਕਰ ਦਿੱਤਾ। ਦੋਹਾਂ ਦਿਸ ਬਾਜੈ ਬਜੇ ਮਹਾਨਾ, ਇਸ ਵੇਲੇ ਕਹਿੰਦੇ ਦੋਹਾਂ ਤਰਫਾਂ ਤੋਂ ਮਹਾਨ ਬਾਜੇ ਬਜ ਪਏ ਖੜਕ ਪਏ। ਨਿਕਸੇ ਤਬ ਪਠਾਨ ਦੁਆ ਭਾਈ, ਉਧਰ ਜਿਹੜੇ ਦੋਵੇਂ ਭਰਾ ਪਠਾਨ ਸੀ ਸਲੇਮ ਸ਼ਾਹ ਤੇ ਸਾਰ ਸ਼ੇਰ ਸ਼ਾਹ ਕਹਿੰਦੇ ਕਿਲੇ ਤੋਂ ਬਾਹਰ ਨਿਕਲੇ। ਲਸ਼ਕਰ ਮਿਲਦੇ ਮਚੀ ਲੜਾਈ, ਦੋਹਾਂ ਦੇ ਦਲ ਮਿਲ ਗਏ ਤੇ ਬੜੀ ਲੜਾਈ ਮਚ ਪਈ। ਤਬ ਹੈ ਪਠਾਨ ਗਹੀ ਕਿਰਪਾਨ, ਦੋਵੇਂ ਪਠਾਨ ਇਹਨਾਂ ਨੇ ਕਿਰਪਾਨਾ ਫੜ ਲਈਆਂ। ਭਏ ਸਮੁਖ ਗਨ ਸੁਭ ਸੁਭਟ ਨਹਾਨ, ਹਮਾਊ ਦੀ ਫੌਜ ਦੇ ਸਾਹਮਣੇ ਹੋ ਗਏ ਸਮੂਹ ਸੂਰਵੀਰਾਂ ਨੂੰ ਮਾਰੀ ਜਾਂਦੇ। ਕਹੋ ਕਹਾ ਲੱਗ ਯੁੱਧ ਅਖਾੜਾ, ਕਹਿੰਦੇ ਜਿਸ ਤਰ੍ਹਾਂ ਇਹ ਬੜਾ ਭਾਰੀ ਯੁੱਧ ਦਾ ਅਖਾੜਾ ਵੱਜਿਆ ਕਿੱਥੋਂ ਤਿਕਰ ਮੈਂ ਕਹਾ। ਲੋਥੈ ਬਿਥਰੀ ਧਰਾ ਮਝਾਰਾ, ਨਹੀਂ ਮਰ ਗਏ ਕਹਿੰਦੇ ਧਰਤੀ ਤੇ ਹਰ ਪਾਸੇ ਲੋਥਾਂ ਹੀ ਲੋਥਾਂ ਖਿਲਰ ਗਈਆਂ ਫੈਲ ਗਈਆਂ। ਜਬ ਹੈ ਬ੍ਰਿੰਦ ਤਰਵਾਰ ਚਾਲੀ, ਕਹਿੰਦੇ ਬਹੁਤੀਆਂ ਤਲਵਾਰਾਂ ਚੱਲੀਆਂ। ਰੰਗ ਭੂਮਿਕਾ ਪਸਰੀ ਲਾਲੀ, ਇਸ ਤਰ੍ਹਾਂ ਜਿਹੜੀ ਜੰਗ ਵਾਲੀ ਜਗ੍ਹਾ ਹੈ ਉੱਥੇ ਲਾਲੀ ਫੈਲ ਗਈ, ਇੰਨਾ ਖੂਨ ਡੁੱਲ ਗਿਆ ਹੈ। ਪਾਤਸ਼ਾਹ ਕੋ ਲਸ਼ਕਰ ਭਾਗਾ, ਜਿਹੜਾ ਪਾਤਸ਼ਾਹ ਦਾ ਦਲ ਉਹ ਵੀ ਭੱਜ ਗਿਆ ਹੈ। ਨਹੀਂ ਪਠਾਨਾਂ ਕੋ ਲੀਏ ਆਗਾ, ਜਿਹੜੇ ਕੋ ਪਠਾਨ ਆ ਉਹਨਾਂ ਦਾ ਕਹਿੰਦੇ ਅੱਗਾ ਨੀ ਲਿਆ, ਇਹਨੇ ਸਾਹਮਣਾ ਨੀ ਕੀਤਾ, ਮੁਕਾਬਲਾ ਨੀ ਕਰ ਸਕਿਆ। ਤਛਾ ਮੁੱਛ ਤਰਵਾਰਨ ਕਰਕੇ, ਜਿਹੜੇ ਪਠਾਨ ਇਹਨਾਂ ਨੇ ਕਹਿੰਦੇ ਪਠਾਨ ਜਿਹੜੇ ਤਲਵਾਰਾਂ ਦੇ ਨਾਲ ਕਟਾ ਵੱਢੀ ਕਰਕੇ, ਕਾਇਰ ਭੱਜੇ ਨਾ ਹੇਰਹਿ ਫਿਰਕੈ, ਹਮਾਊ ਦੇ ਕੈਰ ਡਰਪੋਕ ਸਨ ਕਹਿੰਦੇ ਭੱਜ ਗਏ ਆ, ਫਿਰ ਕੇ ਮੂੰਹ ਮੁੜ ਕੇ ਵੇਖਦੇ ਹੀ ਨੀ, ਪਿੱਛੇ ਨੂੰ ਝਾਕਦੇ ਹੀ ਨਹੀਂ। ਤਬ ਹਮਾਊ ਰਜਧਾਨੀ ਤਿਆਗੇ, ਜਦੋਂ ਫੌਜ ਭੱਜ ਗਈ ਹੈ ਫਿਰ ਹਮਾਊ ਪਾਤਸ਼ਾਹ ਨੇ ਦਿੱਲੀ ਦੀ ਰਾਜਧਾਨੀ ਛੱਡ ਦਿੱਤੀ। ਤਸਕਰ ਮਰਿਓ ਲਸ਼ਕਰ, ਲਸ਼ਕਰ ਮਰਿਓ ਚੱਲਿਓ ਤਬ ਭਾਗੇ, ਇਹਦਾ ਦਲ ਬਹੁਤਾ ਮਰ ਗਿਆ, ਇਹ ਵਿਚਾਰਾ ਜਾਨ ਬਚਾਉਣ ਲਈ ਭੱਜ ਚੱਲਿਆ ਹੈ। ਦਿੱਲੀ ਆਏ ਪਠਾਨਨ ਚੀਨੀ, ਇਧਰ ਕਹਿੰਦੇ ਜਿਹੜੇ ਪਠਾਨ ਸਲੇਬ ਸ਼ਾਹ ਤੇ ਸ਼ੇਰ ਸ਼ਾਹ ਇਹਨਾਂ ਨੇ ਉੱਥੇ ਆ ਕੇ ਦਿੱਲੀ ਖੋ ਲਈ ਹੈ। ਆਪਣੀ ਦੋਹੀ ਫੇਰਨ ਕੀਨੇ, ਆਪਣੀ ਜਿਹੜੀ ਦੋਹੀ ਹਰ ਪਾਸੇ ਫੇਰ ਦਿੱਤੀ, ਆਪਣੀ ਹਕੂਮਤ ਹਰ ਪਾਸੇ ਕਾਇਮ ਕਰ ਲਈ। ਵਿਆਕੁਲ ਹੋਇ ਹਮਾਊ ਤਬ ਕਹਿਓ, ਹਮਾਊ ਪਾਤਸ਼ਾਹ ਨੇ ਬਹੁਤ ਵਿਆਕੁਲ ਅਵਸਥਾ ਵਿੱਚ ਆ ਕੇ ਤਦੋਂ ਕਿਹਾ, ਸੇਵਕ ਨਿਜ ਨਜ਼ੀਕ ਸੋ ਜੋ ਲਹਿਓ, ਜਿਹੜਾ ਕਹਿੰਦੇ ਸੇਵਕ ਆਪਣੇ ਕੋਲ ਖੜੋਤਾ ਵੇਖਿਆ ਜਾਣੇ। ਸ੍ਰੀ ਨਾਨਕ ਕੋ ਸੇਵਕ ਪੂਰਾ, ਆਪਣੇ ਸੇਵਕ ਨੂੰ ਕਹਿਣ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਇਸ ਸਮੇਂ ਕੋਈ ਪੂਰਾ ਸੇਵਕ ਹੈ ਕਿ ਨਹੀਂ ਗਾਦੀ ਪਰ ਰੂਰਾ, ਸੋਹਣਾ ਗੁਰਤਾ ਗੱਦੀ ਦੇ ਉੱਪਰ ਕੋਈ ਪੂਰਾ ਸੂਰਾ ਸੇਵਕ ਹੈ ਕਿ ਨਹੀਂ। ਤੇ ਸੋ ਕਰ ਹੈ ਮੇਲ ਹਮ ਜਾਈ, ਜਿਹੜਾ ਗੁਰੂ ਨਾਨਕ ਸਾਹਿਬ ਦਾ ਪੂਰਾ ਸੇਵਕ ਉਹਦੇ ਨਾਲ ਆਪਾਂ ਜਾ ਕੇ ਜੋੜ ਮੇਲ ਕਰਾਂਗੇ, ਜਾਣੀ ਉਹਨੂੰ ਮਿਲਾਂਗੇ। ਮਮ ਪਿਤ ਬਾਰਬ ਤਹ ਤੇ ਪਾਈ, ਮੇਰਾ ਜਿਹੜਾ ਪਿਤਾ ਬਾਬਰ ਸੀ ਉਸਨੇ ਉਹ ਗੁਰੂ ਨਾਨਕ ਸਾਹਿਬ ਦੇ ਪਾਸੋਂ ਇਹ ਪਾਤਸ਼ਾਹੀ ਪਾਈ ਸੀ। ਕਹੀ ਪੁਸਤ ਲੋ ਫੁਰਿਓ ਨਾ ਬੈਨਾ, ਗੁਰੂ ਨਾਨਕ ਸਾਹਿਬ ਨੇ ਪੁਸਤਾਂ ਤੱਕ ਪੀੜ੍ਹੀਆਂ ਤੱਕ ਵੀ ਤੁਹਾਡਾ ਰਾਜ ਭਾਗ ਕਾਇਮ ਹੋਵੇਗਾ, ਉਹਨਾਂ ਦਾ ਬਚਨ ਪੂਰਾ ਨਹੀਂ ਫੁਰਿਆ, ਪੂਰਾ ਨਹੀਂ ਹੋਇਆ। ਬੂਝਹਿ ਤਹਿਸੋ ਜਿਹ ਉਰ ਭੈ ਨਾ, ਉਹਨਾਂ ਦੇ ਸੇਵਕ ਤੋਂ ਪੁੱਛਦੇ ਆ ਜਿਹਨਾਂ ਨੂੰ ਹਿਰਦੇ ਵਿੱਚ ਕੋਈ ਡਰ ਭੈ ਨਹੀਂ ਹੈ। ਤਬ ਵਜ਼ੀਰ ਨੇ ਕਹਾ ਸੁਣਾਈ, ਬੈਠਿਓ ਤਿੰਨ ਤਾਈ, ਉਹਨਾਂ ਦੇ ਸਿੱਖ ਸੇਵਕ ਤਾਂ ਬਹੁਤ ਹੈ ਪਰ ਉਹਨਾਂ ਦੀ ਜਗ੍ਹਾ ਤੇ ਉਸ ਥਾਂ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਬੈਠੇ। ਆਰਫ ਕਾਮਲ ਵਲੀ ਵਲਾਇਤ, ਗੁਰੂ ਨਾਨਕ ਵਾਂਗੂ ਕਹਿੰਦੇ ਆਰਫ ਗਿਆਨਵਾਨ ਹੈ, ਕਾਮਲ ਕੀ ਪੂਰਨ ਪੂਰਨ ਗਿਆਨਵਾਨ ਹੈ ਤੇ ਬਲੀ ਬੜੀ ਸ਼ਕਤੀ ਵਾਲੇ ਹੈ ਤੇ ਬਲੈਤਾਂ ਵਿੱਚ ਹਰ ਪਾਸੇ ਦੇਸਾਂ ਵਿੱਚ ਪ੍ਰਸਿੱਧ ਹੈ। ਮਿਲ ਮਕਸੂਦ ਚਲੋ ਇਹ ਸਾਇਤ, ਇਸੇ ਸਾਇਤ ਚਲੋ, ਇਸੇ ਘੜੀ ਚਲੋ ਤੇ ਉਹਨਾਂ ਨੂੰ ਮਿਲ ਕੇ ਤੁਸੀਂ ਮਕਸੂਦ ਕਹਿੰਦੇ ਲੈ ਲਓ, ਲਾਭ ਲੈ ਲਓ, ਆਪਣੇ ਦਿਲ ਦੀ ਮੁਰਾਦ ਪੂਰੀ ਕਰ ਲੋ ਮਿਲ ਕੇ। ਭਲੋ ਵਿਚਾਰ ਆਪਨੇ ਕੀਨੋ, ਇਹ ਤਾਂ ਪਾਤਸ਼ਾਹ ਜੀ ਆਪਨੇ ਬੜਾ ਚੰਗਾ ਸੋਹਣਾ ਵਿਚਾਰ ਕੀਤਾ ਹੈ। ਬੂਝੋ ਤਿੰਨ ਇਹ ਪਦ ਜਿਨ ਦੀਨੋ, ਉਹਨਾਂ ਦੀ ਗੱਦੀ ਤੋਂ ਜਾ ਕੇ ਪੁੱਛੋ ਜਿਨ੍ਹਾਂ ਨੇ ਪਾਤਸ਼ਾਹੀ ਦਾ ਰੁਤਬਾ ਉਹਦਾ ਦਿੱਤਾ ਸਾਨੂੰ। ਸੁਨਤ ਖਡੂਰ ਹਮਾਉ ਆਇਓ, ਵੀਰ ਤਾਂ ਸੁਣ ਕੇ ਜਿਹੜਾ ਹਮਾਉ ਪਾਤਸ਼ਾਹ ਖੜੂ ਗੁਰ ਸਾਹਿਬ ਚਲੇ ਆਇਆ। ਸ੍ਰੀ ਅੰਗਦ ਜੀ ਜਹਾਂ ਸੁਹਾਇਓ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੋਭਨੀਕ ਸਥਾਨ ਉੱਥੇ ਆ ਪਹੁੰਚਾ। ਸੰਗ ਬਾਲਕਨ ਖੇਲਤ ਬੈਸੇ, ਗੁਰੂ ਮਹਾਰਾਜ ਬੈਠੇ ਹੋਏ ਬੱਚਿਆਂ ਨਾਲ ਖੇਲ ਰਹੇ ਸੀ, ਜਾਣੀ ਗੁਰਮੁਖੀ ਅੱਖਰ ਪੜ੍ਹਾ ਰਹੇ ਸਨ। ਹਰਖ ਸੋਗ ਸੋਕ ਜਿਨ ਮਹਿ ਨਹਿ ਕੈਸੇ, ਹਿਰਦੇ ਅੰਦਰ ਕੋਈ ਸ਼ੋਕ ਗਮ ਹੈ ਹੀ ਨੀ, ਖੁਸ਼ੀ ਗਮੀ ਤੋਂ ਰਹੇ ਤਾਂ ਬੰਧਨ ਠਾਨ ਹਮਾਉ ਖਰਿਓ, ਜਿਹੜਾ ਹਮਾਉ ਪਾਤਸ਼ਾਹ ਆ ਕੇ ਨਮਸਕਾਰ ਕਰਕੇ ਖੜਾ ਰਿਹਾ ਹੈ। ਤਿਸ ਦਿਸ ਰੁਖ ਗੁਰ ਨੈਕ ਨਾ ਕਰਿਓ, ਉਹਦੀ ਤਰਫ ਗੁਰੂ ਮਹਾਰਾਜ ਨੇ ਜਿਹੜਾ ਆਪਣਾ ਰੁਖ ਹੈ ਖਿਆਲ ਹੈ ਥੋੜੇ ਮਾਤਰ ਨਹੀਂ ਕੀਤਾ ਹੈ। ਪਰਚਤ ਰਹੇ ਬਾਲਕਨ ਸਾਥ, ਜਿਹੜੇ ਛੋਟੇ ਛੋਟੇ ਬੱਚੇ ਉਹਦਾ ਨਾਲ ਹੀ ਪਰਚੇ ਰਹੇ, ਉਹਨਾਂ ਨੂੰ ਗੁਰਮੁਖੀ ਅੱਖਰ ਪੜਾਉਂਦੇ ਰਹੇ। ਸਭ ਘਟ ਕੀ ਜਾਣਤ ਜਗਨਾਥ, ਜਗਤ ਦੇ ਮਾਲਕ ਗੁਰੂ ਅੰਗਦ ਸਾਹਿਬ ਜੀ ਸਾਰਿਆਂ ਹਿਰਦਿਆਂ ਦੀ ਜਾਣ ਰਹੇ ਆ ਵੀ ਹਮਾਉ ਨੂੰ ਹੰਕਾਰ ਹੈ। ਤਬ ਹਮਾਉ ਮਨ ਕੋਪ ਵਿਸੇਖਾ, ਜਿਹੜਾ ਹਮਾਉ ਇਹਨੂੰ ਵੇਖ ਕੇ ਮਨ ਦੇ ਵਿੱਚ ਬੜਾ ਗੁੱਸਾ ਆਇਆ, ਨਾ ਇਸ ਨੇ ਮੇਰੀ ਦਿਸ਼ ਦੇਖਾ। ਦੇਖੋ ਦਿੱਲੀ ਦਾ ਪਾਤਸ਼ਾਹ ਸੀ ਤੇ ਮੈਂ ਇਹਨਾਂ ਦੇ ਕੋਲ ਚੱਲ ਕੇ ਆਇਆ ਤੇ ਇਹਨਾਂ ਨੇ ਮੇਰੀ ਤਰਫ ਦੇਖਣੇ ਤੱਕਣੇ ਝੱਕ ਹੀ ਨਹੀਂ। ਦੁਆ ਘਟਕਾ ਮੈਂ ਠਾਡੋ ਰਹੇ, ਦੋ ਘੜੀਆਂ ਹੋ ਗਈਆਂ 48 ਮਿੰਟ ਹੋ ਗਏ ਮੈਂ ਖੜਾ ਰਿਹਾ ਹੈ। ਕਛੂ ਪ੍ਰਭਾਵ ਨਾ ਮਨ ਮਹਿ ਲਹਿਓ, ਗੁਰੂ ਅੰਗਦ ਸਾਹਿਬ ਨੇ ਮੇਰਾ ਮਨ ਦੇ ਵਿੱਚ ਕੋਈ ਥੋੜਾ ਪੋਟਾ ਪ੍ਰਭਾਵ ਨਹੀਂ ਰਿਹਾ, ਮੇਰਾ ਕੋਈ ਰੋਭ ਦਾਵ ਨਹੀਂ ਮੰਨਿਆ। ਗਯੋ ਰਾਜ ਮੈਂ ਹੋਇਓ ਦੀਨ, ਮੇਰਾ ਦਿੱਲੀ ਦਾ ਰਾਜ ਭਾਗ ਚੱਲਿਆ ਗਿਆ, ਇਸ ਵੇ ਮੈਂ ਦੀਨ ਹੋ ਗਿਆ, ਗਰੀਬ ਹੋ ਗਿਆ। ਪਾਸ ਖਰੋ ਇਮਕੀਨ ਨਾ ਚੀਨ, ਬਿਨਾ ਇਹਨਾਂ ਦੇ ਮੈਂ ਪਾਸ ਖੜੋਤਾ, ਇਹਨਾਂ ਨੇ ਮਾੜਾ ਮੋਟਾ ਵੀ ਮੈਨੂੰ ਜਾਣਿਆ ਪਛਾਣਿਆ ਨਹੀਂ। ਉਚਿਤ ਮਾਰ ਬੇਰ ਦੇ ਵਿਚਾਰ ਵਿੱਚ ਵਿਚਾਰਿਆ ਵੀ ਇਹ ਗੁਰੂ ਅੰਗਦ ਸਾਹਿਬ ਤਾਂ ਮਾਰ ਦੇਣੇ ਯੋਗ ਹੈ। ਧਰਿਓ ਹੱਥ ਕਬਜੇ ਤਲਵਾਰ, ਇਸ ਤਰ੍ਹਾਂ ਵਿਚਾਰ ਕਹਿੰਦੇ ਤਲਵਾਰ ਦੇ ਮੁੱਠੇ ਉੱਪਰ ਇਹਨੇ ਹੱਥ ਜਿਹਾ ਰੱਖ ਲਿਆ ਹੈ। ਹਤੋ ਖੈਂਚ ਕਰ ਔਰ ਮੈਂ ਠਾਨ, ਹਿਰਦੇ ਵਿੱਚੋਂ ਧਾਰ ਰਿਹਾ, ਹਿਰਦੇ ਵਿੱਚੋਂ ਮਿਥ ਰਿਹਾ ਵੀ ਖਿੱਚ ਕੇ ਕਿਰਪਾਨ ਮਾੜਾ ਇਹਨਾਂ ਦੇ। ਤਬ ਮੋ ਕਹੋ ਇਹੋ ਸਾਹ ਪਛਾਣਨਾ ਹੈ, ਫਿਰ ਮੈਨੂੰ ਇਹ ਕਹਿੰਦੇ ਦਿੱਲੀ ਦਾ ਪਾਤਸ਼ਾਹ ਪਛਾਣਨਗੇ। ਉਦੈ ਭਇਓ ਐਂਚਨ ਕੋ ਜਬੈ, ਕਹਿੰਦੇ ਮਿਆਨ ਦੇ ਵਿੱਚੋਂ ਤਲਵਾਰ ਖਿੱਚਣ ਵਾਸਤੇ ਤਿਆਰ ਜਿਹਾ ਹੋਇਆ। ਮੁਸ਼ਟ ਸੰਗ ਕਰ ਚਿਮਟਿਓ ਤਬੈ, ਉਸ ਵੇਲੇ ਕਹਿੰਦੇ ਤਲਵਾਰ ਦਾ ਜਿਹੜਾ ਮੁੱਠਾ ਹੈ ਉਹਦੇ ਨਾਲ ਹੀ ਦਾ ਹੱਥ ਜਿਹਾ ਚਿਮਟ ਗਿਆ, ਚਿੰਬੜ ਗਿਆ। ਇਤ ਉਤ ਹੋਤ ਨਾ ਰਹਿਓ ਰਹਿਓ ਹਿਲਾਏ, ਇੱਧਰ ਉੱਧਰ ਇਹਦਾ ਹੱਥ ਹੁੰਦਾ ਹੀ ਨਹੀਂ, ਇਹ ਹਿਲਾ ਚਲਾ ਰਿਹਾ ਹੈ। ਸਾਰੋ ਬਲ ਹਾਰਿਓ ਸੋ ਲਗਾਏ, ਇਸ ਤਰ੍ਹਾਂ ਬਲ ਲਗਾ ਲਗਾ ਕੇ ਹਾਰ ਗਿਆ ਸਾਰਾ, ਇਹ ਨੂੰ ਹੰਭ ਗਿਆ। ਪੁਨ ਮੂਰਖ ਪਛਤਾਵਨ ਲਾਗਾ, ਹਮਾਓ ਪਾਤਸ਼ਾਹ ਮੂਰਖ ਪਛਤਾਵਾ ਕਰਨ ਲੱਗਿਆ ਹੈ। ਕਰਿਓ ਖੋਟ ਮੈਂ ਹੁਤੋ ਅਭਾਗਾ, ਬਈ ਮਾੜਾ ਬਹੁਤਾ ਅਭਾਗਾ ਸੀ, ਮਾੜੇ ਭਾਗਾਂ ਵਾਲਾ ਸੀ, ਮੈਂ ਖੋਟਾ ਕੰਮ ਕੀਤਾ ਇੱਥੇ। ਤਬ ਸ੍ਰੀ ਅੰਗਦ ਕਰ ਉਤਨੈਣ, ਜਦੋਂ ਪਛਤਾਉਣ ਲੱਗਿਆ ਉਸੇ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਇਸ ਦੀ ਤਰਫ ਨੇਤਰ ਜੀ ਕੀਤੇ। ਦੀਨ ਭਇਓ ਪਿਖ ਉਚਰੇ ਬੈਨ, ਬਹੁਤਾ ਜਦੋਂ ਦੀਨ ਆਜ ਨਮਾਣਾ ਜਾ ਹੋਏ ਵੇਖਿਆ ਮਹਾਰਾ ਨੇ ਬਚਨ ਕਹੇ। ਸੇਰ ਸ਼ਾਹ ਸੋ ਕੱਛ ਨਾ ਵਿਸਾਇਓ, ਕਹਿੰਦੇ ਉਹ ਹਮਾਊ ਪਾਤਸ਼ਾਹ ਜਿਹੜਾ ਸ਼ੇਰ ਸ਼ਾਹ ਪਠਾਨ ਸੀ ਉਹਦੇ ਤਾਂ ਤੇਰਾ ਕੋਈ ਬਸ ਨਹੀਂ ਚੱਲਿਆ। ਖੜਗ ਹਤਨ ਹਮ ਪਰ ਚੱਲ ਆਇਓ, ਤਲਵਾਰ ਮਾਰਨ ਵਾਸਤੇ ਸਾਡੇ ਉੱਪਰ ਆ ਚੂੜੇ ਚੱਲਿਆ ਹੈ। ਕਾਇਰ ਭਇਓ ਭਾਜ ਕਰ ਆਵਾ, ਤੂੰ ਤਾਂ ਪਠਾਣਾ ਤੋਂ ਕਹਿਰ ਹੋ ਕੇ ਤੂੰ ਭੱਜ ਕਰਕੇ ਆ ਗਿਆ ਡਰਪੋਕ ਬਣ ਕੇ। ਹਮੈ ਸੂਰਤਾ ਚਾਹੇ ਦਿਖਾਵਾ, ਸਾਨੂੰ ਇੱਥੇ ਆ ਕੇ ਕਹਿੰਦੇ ਸੂਰਮਤਾ ਹੀ ਦਿਖਾਇਆ ਚਾਹੁੰਦਾ ਹੈ। ਤਬ ਹਮਾਊ ਬਹੁ ਬਿਨਤੀ ਠਾਨੀ, ਜਦੋਂ ਹਮਾਊ ਜੀ ਨੇ ਬਹੁਤ ਬੇਨਤੀਆਂ ਕੀਤੀਆਂ। ਛਿਮਹੋ ਗੁਰੂ ਮੈਂ ਬੜ ਅਣਜਾਣੀ, ਗੁਰੂ ਅੰਗਦ ਸਾਹਿਬ ਮਾਰਾ ਮਾਫ ਕਰ ਦਿਓ, ਮੈਂ ਬਹੁਤ ਅਣਜਾਣ ਬੇਸਮਝ ਹਾਂ। ਸ੍ਰੀ ਨਾਨਕ ਥੇ ਜਾਤ ਗੁਸਾ ਗੁਸਤਾ ਖੁਦਾਏ, ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਤਾਂ ਖੁਦਾ ਦਾ ਜਾਤ ਸੀ, ਖੁਦਾ ਦਾ ਸਰੂਪ ਸੀ। ਤਿਨਕੀ ਬਖਸ਼ਿਸ ਹੋਤ ਬਲਾਏ, ਜਿਹੜੇ ਸਾਡੇ ਘਰ ਨੂੰ ਪਾਤਸ਼ਾਹ ਦੀ ਬਖਸ਼ਿਸ਼ ਹੋਈ ਸੀ ਉਹ ਮਾਰਾ ਬੁਲਾ ਰਹੀ ਹੈ, ਜਾ ਰਹੀ ਹੈ। ਇਹ ਕਿਆ ਕਾਰਨ ਬੂਜਨ ਆਵਾ, ਇਹਦੇ ਵਿੱਚ ਇਹ ਕੀ ਕਾਰਨ ਹੈ, ਮਾਰਾ ਤੁਹਾਤੋਂ ਪੁੱਛਣ ਆਇਆ। ਤੁਮ ਸੋ ਉਨ ਕੋ ਭੇਦ ਨਾ ਪਾਵਾ, ਤੁਹਾਡੇ ਨਾਲ ਤੇ ਉਹਨਾਂ ਦਾ ਆਪੋ ਵਿੱਚ ਕੋਈ ਫਰਕ ਨਹੀਂ ਪਾਇਆ ਜਾਂਦਾ ਹੈ, ਤੁਸੀਂ ਉਹਨਾਂ ਵਰਗੇ ਹੀ ਹੋ। ਸ੍ਰੀ ਅੰਗਦ ਸੁਣ ਕੇ ਕਹਿ ਬਾਣੀ, ਉਸ ਵੇਲੇ ਹਮਾਉ ਪਾਤਸ਼ਾਹ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਵਿੱਚ ਬੋਲਿਆ ਹੈ। ਕਛੂ ਬੇਦਲੀ ਕੀਨ ਮਹਾਨੀ, ਕਹਿੰਦੇ ਵੇ ਪਾਤਸ਼ਾਹ ਤੂੰ ਇਹ ਰਾਜਗੱਦੀ ਤੇ ਬੈਠ ਕੇ ਕੋਈ ਬਹੁਤ ਤਕੜੀ ਬੇਅਦਲੀ ਬੇਇਨਸਾਫੀ ਕੀਤੀ ਹੋਣੀ ਹੈ। ਉਹ ਭਾਵ ਸੀ ਇਹਨੂੰ ਕਹਿ ਦਿੱਤਾ ਵੀ ਤੂੰ ਦਿੱਲੀ ਦੇ ਤਖ਼ਤ ਤੇ ਬੈਠ ਕੇ ਬਦਮਾਸ਼ੀ ਕਰਨ ਲੱਗੀ ਹੈ, ਬੇਵਿਚਾਰੀ ਹੋ ਗਿਆ ਹੈ। ਜਾਂ ਤੇ ਭਇਓ ਤੋਹੀ ਤ੍ਰਿਸਕਾਰਾ, ਇਸ ਕਰਕੇ ਵੀ ਇਹ ਤੇਰਾ ਬੜਾ ਭਾਰੀ ਨਿਰਾਦਰ ਹੋਇਆ। ਅਬ ਜੇ ਧਰਤ ਨਾ ਕਰ ਤਰਵਾਰਾ, ਤਰਵਾਰਾ ਕਹਿੰਦੇ ਉਹ ਪਾਤਸ਼ਾਹ ਜੇ ਇੱਥੇ ਗੁਰੂ ਘਰ ਵਿੱਚ ਆ ਕੇ ਤੂੰ ਤਲਵਾਰ ਤੇ ਮੁੱਠੇ ਤੇ ਹੱਥ ਨਾ ਰੱਖਤਾ, ਤਾਂ ਪਾਤ ਸਾਹਿਤ ਅਬ ਹੀ ਪਾਵਤ, ਕਹਿੰਦੇ ਹੁਣੇ ਦਿੱਲੀ ਦੀ ਪਾਤਸ਼ਾਹੀ ਤੂੰ ਪਾ ਲੈਂਦਾ। ਦਰਸ਼ਨ ਕੋ ਫਲ ਆਨੰਦ ਵਧਾਵਤ, ਗੁਰੂ ਨਾਨਕ ਸਾਹਿਬ ਜੀ ਦੇ ਘਰ ਆ ਕੇ ਦਰਸ਼ਨ ਕੀਤਾ ਇਹਦਾ ਫਲ ਤੂੰ ਮੈਨੂੰ ਹੁੰਦਾ ਤੇ ਆਨੰਦ ਵਧਾਉਂਦਾ। ਜਾਏ ਵਲਾਇਤ ਅਬ ਫਿਰ ਆਵੋ, ਹੁਣ ਤੂੰ ਪਛਤਾਵਾ ਕੀਤਾ, ਨੀਂਦ ਨੀਂਦਤਾ ਦਿਖਾਈ ਹੈ, ਤੂੰ ਬਾਹਰਲੇ ਦੇਸਾਂ ਵਿੱਚ ਜਲ ਕੇ ਫਿਰਿਆ ਮੁੜਿਆ। ਛਤਰ ਤਖ਼ਤ ਦਿੱਲੀ ਪੁਨ ਪਾਵੋ, ਕਹਿੰਦੇ ਦੁਬਾਰਾ ਦਾ ਜਿਹੜਾ ਦਿੱਲੀ ਦਾ ਜਿਹੜਾ ਛਤਰ ਹੈ ਤੇ ਤਖ਼ ਹੈ ਉਹ ਪੁਨਾ ਪ੍ਰਾਪਤ ਕਰ ਲਾ। ਇੱਕ ਸਾਲ ਤੋਂ ਬਾਅਦ ਇਹਨੂੰ ਰਾਜ ਭਾਗ ਪ੍ਰਾਪਤ ਹੋ ਗਿਆ ਸੀ। ਸੁਣ ਇਮ ਗਯੋ ਵਲਾਇਤ ਥਾਨ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਤੋਂ ਸੁਣ ਕੇ ਕਹਿੰਦੇ ਜਿਹੜੇ ਬਾਹਰਲੇ ਅਸਥਾਨ ਦੇ ਥਾਂ ਉੱਥੇ ਚੱਲਿਆ ਗਿਆ। ਵਲਾਇਤ ਕੋ ਬਾਹਰਲਾ ਦੇਸ਼ ਕੋ ਵਲੈਤਾਂ ਕੋ ਤੇ ਲਸ਼ਕਰ ਕਲੀਨ ਮਹਾਨ। ਹਾਂ, ਬਾਹਰਲੇ ਦੇਸ਼ ਜਾਣੀ ਤੁਰਕਸਤਾਨ ਅਫਸਤਾਨ ਇਹਨਾਂ ਨੂੰ ਇਹ ਵਲੈਤ ਕਿਹਾ ਜਾਂਦਾ। ਉਧਰੋਂ ਇਹਨੇ ਬੜਾ ਭਾਰੀ ਤਲ ਲੈ ਲਿਆ। ਹਿੰਦੁਸਤਾਨ ਕਰੀ ਸਰ ਆਏ। ਫਿਰ ਜਿਹੜੇ ਹਿੰਦੁਸਤਾਨ ਦੀ ਧਰਤੀ ਸੀ ਨੂੰ ਆ ਕੇ ਇਹਨੇ ਫਤਿਹ ਕੀਤਾ। ਖਾਨ ਨਾਮ ਸਭ ਹਿੰਨ ਮਰਵਾਏ। ਇਹਨਾਂ ਦਾ ਨਾਮ ਪਠਾਨ ਕਿਹਾ ਜਾਂਦਾ ਸੀ, ਸਾਰਿਆਂ ਨੂੰ ਕਹਿੰਦੇ ਮਰਵਾ ਦਿੱਤਾ। ਇਸ ਦੋਹਰਾ ਸਤਿਗੁਰ ਬੇਪਰਵਾਹ ਨਿਤ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐ ਖਰੋਤਾ ਜਨੋ, ਸਤਿਗੁਰੂ ਅੰਗਦ ਸਾਹਿਬ ਜੀ ਤਾਂ ਹਮੇਸ਼ਾ ਬੇਪਰਵਾਹ ਹੈ, ਰਾਗ ਦਵੈਸ਼ ਚਿਤ ਨਾ ਹੈ। ਵਿੱਚ ਕਿਸੇ ਨਾਲ ਉਹਨਾਂ ਦੇ ਦਵੈਸ਼ ਨਹੀਂ ਹੈ, ਨਾ ਕਿਸੇ ਨਾਲ ਚਿਤ ਵਿੱਚ ਰਾਗ ਮੋਹੀ ਹੈ। ਕਰ ਹੈ ਭਾਵਨਾ ਪਾਏ ਤਿਮ। ਹਾਂ, ਜਿਹੋ ਜੀ ਕੋਈ ਭਾਵਨਾ ਕਰਦਾ, ਸ਼ਰਧਾ ਕਰਦਾ, ਇੱਛਾ ਕਰਦਾ, ਉਹੀ ਜੇ ਫਲ ਪਾ ਲੈਂਦਾ ਹੈ। ਜੇ ਨਰ ਚੱਲ ਟਿਗ ਜਾਏ। ਇਹ ਕਰਕੇ ਕੋਈ ਪੁਰਸ਼ ਉਹਨਾਂ ਦੇ ਕੋਲ ਚਲਾ ਜਾਏ, ਜਿਹੋ ਜੀ ਭਾਵਨਾ ਕਰੇਗਾ ਉਹੇ ਜਿਹਾ ਸਤਿਗੁਰੂ ਦੇ ਪਾਸੋਂ ਫਲ ਪਾਵੇਗਾ। ਇਹ ਸਤਿਗੁਰ ਪੁਰਖ ਦਿਆਲ ਹੈ, ਜਿਸਨੂੰ ਸਮਤ ਕਰ ਦੇ ਸਮਤ ਸਭ ਕੋਈ ਏਕ ਦ੍ਰਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ। ਇਹ ਸਤਿਗੁਰੂ ਤਾਂ ਦਿਆਲੂ ਕਿਰਪਾਲੂ ਪੁਰਖ ਹੈ। ਇਸ ਤਰ੍ਹਾਂ ਜਿਹਨਾਂ ਨੂੰ ਸਾਰੇ ਇੱਕੋ ਜਿਹੇ ਹੈ, ਏਕ ਦ੍ਰਿਸ਼ਟ ਕਰ ਦੇਖਦਾ, ਇੱਕੋ ਕਹਿੰਦੇ ਨਿਗਾਹ ਨਾਲ ਸਭ ਨੂੰ ਵੇਖਦੇ ਹੈ। ਪਰ ਫਰਕ ਇਹ ਹੈ ਵੀ ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਉਸ ਅਨੁਸਾਰ ਉਹਨੂੰ ਫਲ ਦਿੰਦੇ ਹੈ। ਜੇ ਤਾਂ ਚੰਗੀ ਭਾਵਨਾ ਲੈ ਕੇ ਗੁਰੂ ਦੀ ਹਜ਼ੂਰੀ ਗਿਆ ਤਾਂ ਚੰਗਾ ਫਲ ਮਿਲ ਜਾਊਗਾ। ਜੇ ਗੁਰੂ ਦੀ ਹਜ਼ੂਰੀ ਵਿੱਚ ਮਾੜੀ ਇੱਛਾ ਲੈ ਕੇ, ਮਾੜੀ ਭਾਵਨਾ, ਮਾੜੀ ਅਸ਼ਰਧਾ ਲੈ ਕੇ ਗਿਆ ਹੈ, ਫਿਰ ਉਹੋ ਜਿਹਾ ਮਾੜਾ ਫਲ ਮਿਲੂਗਾ। ਸਤਿਗੁਰੂ ਦਾ ਕੋਈ ਕਸੂਰ ਨਹੀਂ ਹੈ। ਜਿਹੋ ਜਿਹੀ ਇੱਛਾ ਸਾਡੀ ਹੋ ਚੰਗੀ ਮੰਦੀ, ਉਹੋ ਜਿਹਾ ਫਲ ਸਤਿਗੁਰੂ ਦੇ ਪਾਸੋਂ ਹਾਸਲ ਹੋਊਗਾ। ਇਸ ਕਰਕੇ ਭਾਵ ਹੈ ਗੁਰੂ ਦੀ ਹਜ਼ੂਰੀ ਵੀ ਚੰਗੀ ਭਾਵਨਾ ਲੈ ਕੇ ਜਾਈਏ, ਜਿਸ ਕਰਕੇ ਸਾਡਾ ਭਲਾ ਹੋਵੇ, ਸਾਨੂੰ ਲਾਭ ਹੋਵੇ, ਚੰਗਾ ਫਲ ਮਿਲੇ। ਜੇ ਮਾੜੀ ਭਾਵਨਾ ਕਰਕੇ ਗੁਰੂ ਦੀ ਹਜ਼ੂਰੀ ਵੀ ਜਾਵਾਂਗੇ ਫਿਰ ਸਾਡਾ ਹੀ ਕਸੂਰ ਹੈ, ਮਾੜਾ ਫਲ ਸਾਨੂੰ ਸਹਿਜੇ ਹੋ ਜਾਣਾ ਹੈ। ਪ੍ਰਸੰਗ ਇੱਥੇ ਸਮਾਪਤ ਹੋਇਆ, ਸਮਾਂ ਵੀ ਉੱਪਰੀ ਜਾ ਰਿਹਾ ਹੈ, ਸਮਾਪਤੀ ਕਰੀਏ। ਸਤਿਗੁਰ ਬੇਪਰਵਾਹ ਨਿਤ, ਰਾਗ ਦਵੈਸ਼ ਚਿਤ ਨਾਹੀ, ਕਰ ਹੈ ਭਾਵਨਾ ਪਾਏ ਤਿਮ, ਜੇ ਨਰ ਚੱਲ ਟਿਗ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।